ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਸਾਹਿਬ ਜੀਓ ਦੋਹਰਾ ਸਰਬ ਰਸਨ ਤੇ ਰਸ ਭਲਾ ਸਾਧ ਲੇ ਜੋ ਕੋਏ ਸ੍ਰੀ ਗੁਰਮੁਖ ਤੇ ਨਾਮ ਸੁਨ ਜਪ ਹੈ ਸਦਾ ਸੁਖ ਹੋਏ ਸਰਬ ਰਸਨ ਤੇ ਰਸ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਰ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਮਹਾਨ ਸੁੰਦਰ ਦੀਵਾਨ ਸਜ ਰਹੇ ਹੈ ਚਵਰ ਛਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਜੀ ਦੀ ਗ੍ਰੰਥੀ ਸਾਹਿਬਾਨ ਦੇ ਰਾਹੀਂ ਸਤਿਕਾਰ ਸਹਿਤ ਪ੍ਰਕਾਸ਼ ਸੇਵਾ ਹੋਈ ਹੈ ਉਪਰੰਤ ਗੁਰਬਾਣੀ ਦਾ ਪਾਠ ਹੋਇਆ ਹੈ ਆ ਮਾਈ ਭਾਈ ਸਰਵਣ ਕਰਕੇ ਲਾਹਾ ਲੈ ਰਹੇ ਸੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਰ ਰਾਖੀ ਮੇਰੀ ਜਾਹਰ ਪੀਰ ਜਗਤ ਗੁਰੂ ਬਾਬਾ ਜੀ ਦਾ ਪਿਤਰ ਇਤਿਹਾਸ ਲੜੀਵਾਰ ਰੂਪ ਵਿੱਚ ਚੱਲ ਰਿਹਾ ਹੈ ਆਪਾਂ ਰਲ ਮਿਲ ਕੇ ਸੰਗਤ ਰੂਪ ਵਿੱਚ ਜੁੜ ਕੇ ਸਰਵਣ ਕਰਦੇ ਹਾਂ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਾਕ ਪੱਟਣ ਸ਼ਹਿਰ ਵਿਖੇ ਗਏ ਜਿੱਥੇ ਭਗਤ ਫਰੀਦ ਜੀ ਦਾ ਆਖਰੀ ਸਵਾਸ ਪੂਰੇ ਹੋਏ ਜਿੱਥੇ ਫਰੀਦ ਸਾਹਿਬ ਜੀ ਦੀ ਅਜੋਕੇ ਸਮੇਂ ਵਿੱਚ ਗੱਦੀ ਵੀ ਚੱਲ ਰਹੀ ਹੈ ਇਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਥੇ ਪਾਕ ਪੱਟਣ ਵਿੱਚ ਗਏ ਸੀ ਉਸ ਵੇਲੇ ਸੇਖ ਫਰੀਦ ਭਗਤ ਜੀ ਦਾ ਪੋਤਾ ਚੇਲਾ ਸੇਖ ਬ੍ਰਹਮ ਜਾਂ ਸੇਖ ਬ੍ਰਹਮ ਇਬਰਾਹਿਮ ਵੀ ਉਹਨੂੰ ਕਿਹਾ ਜਾਂਦਾ ਸੀ ਮਹਾਰਾਜ ਚਲੇ ਗਏ ਬਾਹਰ ਬਾਹਰ ਦੋ ਕੋਹ 'ਤੇ ਡੇਰਾ ਲਾਇਆ ਸੀ ਇਸ ਦਾ ਜਿਹੜਾ ਸਿੰਧੀ ਇੱਕ ਸੇਵਕ ਸੀ ਜਿਹਦਾ ਨਾਮ ਸੀ ਕਮਾਲ, ਉਹ ਕਿਤੇ ਬਾਹਰ ਆਇਆ ਹੈ ਪਾਲਣ ਵਗੈਰਾ ਲੈਣ ਵਾਸਤੇ, ਅਤੇ ਗੁਰੂ ਮਹਾਰਾਜ ਜੀ ਬਾਣੀ ਪੜ੍ਹ ਰਹੇ ਸੀ ਜਪਜੀ ਸਾਹਿਬ, ਜਿਸ ਵੇਲੇ ਉਹ ਤੁਕ ਪੜੀ ਗੁਰਮੁਖ ਨਾਦੂ ਗੁਰਮੁਖ ਵੇਦੂ ਗੁਰਮੁਖ ਰਹਿਆ ਸਮਾਈ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹੋ ਜਾਣਾ ਆਖਾਂ ਨਾਈ ਕਹਿਣਾ ਖਤਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਲੇਕਿਨ ਜਿਹੜੇ ਗੁਰਮੁਖ ਨਾਦੂ ਗੁਰਮੁਖ ਵੇਦਨ, ਇਹਦੇ ਮੈਨੇ ਸਹੀ ਰੂਪ ਵਿੱਚ ਸਮਝ ਨਹੀਂ ਸਕਿਆ ਵੀ ਮਹਾਰਾਜ ਗੁਰਮੁਖ ਕਿਹਨੂੰ ਕਹਿੰਦੇ ਨੇ। ਜੋ ਆਪਣੇ ਪੀਰ ਕੋਲ ਗੱਲ ਕੀਤੀ, ਉਹ ਪਾਲਕੀ ਉੱਪਰ ਸਵਾਰ ਹੋ ਕੇ ਸਤਿਗੁਰੂ ਦੇ ਕੋਲ ਆਇਆ ਅਤੇ ਮਹਾਰਾਜ ਨੂੰ ਕਿਹਾ ਕਿ ਮਹਾਰਾਜ ਮੇਰਾ ਜਿਹੜਾ ਸੇਵਕ ਹੈ ਇਹਦੇ ਮਿਹਨੇ ਚਾਹੁੰਦਾ ਹੈ। ਮਹਾਰਾਜ ਕਹਿੰਦੇ ਵੀ ਜਿਸ ਜਿੰਦਰੇ ਦੀ ਕੁੰਜੀ ਹੋਵੇ ਉਹ ਕੁੰਜੀ ਲੱਗੇ ਅਤੇ ਜਿੰਦਰਾ ਖੁੱਲ੍ਹਦਾ ਹੁੰਦਾ ਹੈ। ਭਾਵ ਕੀ ਹੈ, ਤੇਰਾ ਇਹ ਸਿੱਖ ਸੇਵਕ ਹੈ, ਤੂੰ ਜਿਹੜਾ ਕਹੇਗਾ ਨਾ ਤੇਰੇ ਬਚਨਾਂ 'ਤੇ ਇਹਦਾ ਨਿਹਚਾ ਹੋਏਗਾ। ਇਸ ਕਰਕੇ ਜੇ ਤੂੰ ਕਹੇ ਮੈਨੂੰ ਨਹੀਂ ਅਰਥ ਆਉਂਦੇ ਇਹਦੇ ਸਮਝ ਆਉਂਦੇ, ਤੂੰ ਕਾਬੇ ਦੀ ਯਾਤਰਾ ਕਰ ਲਈ ਚਲਾ ਜਾ, ਉੱਥੋਂ ਤੈਨੂੰ ਗੁਰਮੁਖ ਦੇ ਅਰਥ ਜਿਹੜੇ ਹੈ ਸਹੀ ਰੂਪ ਵਿੱਚ ਨਿਹਚੇ ਹੋ ਜਾਣਗੇ। ਜੇ ਇਸ ਰਾਏ ਗਿਆ ਇਹਦਾ ਨਿਹਚਾ ਹੋਇਆ, ਉਹ ਸਾਰਾ ਪ੍ਰਸੰਗ ਆਪਾਂ ਪਿੱਛੇ ਰਲ ਮਿਲ ਕੇ ਪੜ੍ਹਿਆ ਸੁਣਿਆ ਵਿਸਾਰ ਨਾਲ। ਇਸ ਰਾਏ ਸ੍ਰੀ ਗੁਰੂ ਮਹਾਰਾਜ ਨੇ ਕਿੱਥੇ ਤਾਂ ਇਹ ਆਪਣੇ ਮਰੀਦ ਬਣਾਉਂਦਾ ਸੀ, ਆਪ ਮਹਾਰਾਜ ਦਾ ਮਰੀਦ ਬਣਿਆ, ਸੇਵਕ ਬਣਿਆ, ਨਿਹਾਲ ਹੋਇਆ, ਕਿਉਂਕਿ ਕਰਾਮਾਤ 'ਤੇ ਰੱਖਦਾ ਸੀ ਅਤੇ ਕਰਾਮਾਤ ਦਿਖਾਉਣ ਦਾ ਇਹਨੂੰ ਸੁਭਾਅ ਸੀ। ਕਿਉਂਕਿ ਇਹ ਵੀ ਇੱਕ ਖਾਮੀ ਹੁੰਦੀ, ਕਚਿਆਈ ਹੁੰਦੀ, ਘਾਟ ਹੁੰਦੀ ਇਨਸਾਨ ਵਿੱਚ ਵੀ, ਜਿਹੜਾ ਥੋੜ੍ਹਾ ਬਹੁਤਾ ਕੋਈ ਹੋਵੇ ਉਹਨੂੰ ਜਲਾਉਣਾ। ਜਿਹੜੇ ਕੋਈ ਸਿਆਣੇ ਸੂਝਵਾਨ ਅਧਿਆਤਮਵਾਦੀ ਪੁਰਸ਼ ਹੈ ਉਹਨਾਂ ਦੇ ਵਿੱਚ ਇਹ ਵਿਸ਼ੇਸ਼ਤਾ ਖੂਬੀ ਹੁੰਦੀ ਹੈ। ਜੋ ਤਰਤਾਨ ਹੁੰਦੇ ਹੋਏ ਨਤਾਣਾ, ਮਾਣ ਹੁੰਦੇ ਹੋਏ ਨਮਾਣਾ, ਅਣਹੁੰਦੇ ਆਪ ਵਡਾਏ ਕੋ ਐਸਾ ਭਗਤ ਵੀ ਤਾਣ ਬਲ ਹੁੰਦਿਆਂ ਨਤਾਣਾ ਜਾ ਹੋਣਾ ਵੀ ਆਉਂ ਤਾਂ ਹੋਣਾ ਵੀ ਮੈਨੂੰ ਤਾਂ ਕੁਛ ਨਹੀਂ, ਮੇਰਾ ਕੁਛ ਨਹੀਂ, ਬਹੁਤ ਮਾਣ ਸਤਿਕਾਰ ਹੁੰਦਿਆਂ ਨਮਾਣਾ ਜਾ ਬਣ ਕੇ ਰਹਿਣਾ, ਮਾਣ ਤੋਂ ਰਹਿਤ ਹੋਣਾ, ਕੋਲ ਕੁਝ ਵੀ ਨਾ ਹੋਵੇ ਫਿਰ ਵੀ ਜਿਹੜਾ ਕੋਈ ਮਾੜਾ ਮੋਟਾ ਹੈ ਉਹ ਵੰਡ ਕੇ ਛਕਣਾ ਛਕਾਉਣਾ, ਐਸਾ ਭਗਤ ਸਦਾਉਂਦਾ ਕਹਾਉਂਦਾ ਉਹ ਕੋਈ ਬਿਰਲਾ ਬਿਰਲਾ ਹੀ ਹੁੰਦਾ ਹੈ। ਤਾਂ ਮਾੜਾ ਜਿਹਾ ਕੋਈ ਹੋਵੇ ਸਹੀ, ਉਹ ਸੇਵੜੇ ਜਣਾਉਂਦਾ ਹੈ ਵੀ ਮੈਂ ਇਸ ਤਰ੍ਹਾਂ। ਇਹਦਾ ਵੀ ਸੁਭਾਅ ਜਿਹਾ ਕੁਛ ਐਸਾ ਸੀ ਵੀ ਉਹ ਕਰਾਮਾਤ ਦਿਖਾਉਂਦਾ ਸੀ। ਜੋ ਗੁਰੂ ਮਹਾਰਾਜ ਜੀ ਜਿਹੜਾ ਦਿਖਾਉਂਦਾ ਸੀ ਵੀ ਇਹ ਤਾਂ ਪਰਮੇਸ਼ਰ ਦੇ ਭਾਣੇ ਤੋਂ ਉਲਟ ਹੈ, ਵੀ ਤੂੰ ਭਾਵੇਂ ਕਰਾਮਾਤੀ ਹੈ, ਕਰਾਮਾਤਾ ਦਿਖਾਉਂਦਾ ਹੈ, ਪਰ ਖੁਦਾ ਦੀ ਨਿਗਾਹ ਵਿੱਚ ਤੂੰ ਤਾਂ ਮਨਮੁੱਖ ਹੈ, ਭਾਣੇ ਵਿੱਚ ਰਹਿਣ ਵਾਲਾ ਜਿਹੜਾ ਹੁੰਦਾ ਹੈ ਉਹ ਹੁੰਦਾ ਗੁਰਮੁਖ, ਜਿਹੜਾ ਵਾਹਿਗੁਰੂ ਜਿਵੇਂ ਕਰ ਕਰਾਇਆ ਉਹਦੇ 'ਤੇ ਤਰਕ ਬਤਰਕ ਕਰੇ, ਸ਼ੰਕਾ ਕਰੇ ਵੀ ਇਹ ਤੂੰ ਕੀ ਕਰ ਰਹੇ ਉਲਟਾ ਪੁਲਟਾ, ਬਸ ਇਹੀ ਹੈ ਮਨਮੁੱਖ ਦੇ ਲੱਛਣ। ਸੋ ਇਸ ਨੂੰ ਸਮਝਾਇਆ ਭਜਾਇਆ ਮਹਾਰਾਜ ਨੇ ਵੀ ਇਹ ਜੇ ਵਾਹਿਗੁਰੂ ਨੇ ਤੈਨੂੰ ਦੇ ਦਿੱਤਾ ਤੈਨੂੰ ਇੱਧਰ ਹੁਕਮ ਤੋਂ ਬਾਹਰਾ ਹੋ ਕੇ ਨਾ ਇਹ ਲਾ। ਜਿਵੇਂ ਭਗਤ ਫਰੀਦ ਜੀ ਇੱਕ ਵਾਰੀ ਉਹ ਦਰਿਆ ਦੇ ਕਿਨਾਰੇ 'ਤੇ ਬੈਠੇ ਸੀ ਅਤੇ ਉਹ ਦਰਿਆ ਜਾ ਚੜ ਕੇ ਆਇਆ, ਯਾਨੀ ਉੱਛੜ ਕੇ ਜੇ ਆਇਆ, ਅਤੇ ਉਸ ਵੇਲੇ ਉਹ ਬੈਠੇ ਬੈਠੇ ਕਹਿਣ ਲੱਗੇ ਵੀ ਇਹ ਜਿਹੜਾ ਤੂੰ ਲੋਕਾਂ ਨੂੰ ਚੜ ਕੇ ਆ ਰਿਹਾ, ਡੁਬੋ ਰਿਹਾ, ਤਾਂ ਪੀਲੇ ਕਾ ਦੇ ਬਣਾ ਇਹ ਤੈਨੂੰ ਹਿਸਾਬ ਕਿਤਾਬ ਦੇਣਾ ਪਊ ਜਿਹੜਾ ਚੜਿਆ ਉਹਨੇ ਡੁੱਬਦਾ ਲੋਕਾਂ ਨੂੰ। ਉਹਨੇ ਛਲ ਜੀ ਹੋਰ ਉੱਪਰ ਮਾਰਤੀ। ਭਗਤ ਫਰੀਦ ਜੀ ਉਸੇ ਵੇਲੇ ਸਮਝ ਗਏ, ਕਹਿੰਦੇ ਵੀ ਇਹ ਰੱਬ ਨੇ ਇਹਨੂੰ ਕਿਹਾ ਹੋਣਾ ਤਾਂ ਹੀ ਇਹ ਛਲ ਮਾਰਦਾ, ਨਹੀਂ ਤਾਂ ਪਹਿਲਾਂ ਟਿਕਿਆ ਸੀ। ਫਿਰ ਝੱਟ ਹੀ ਬਦਲ ਗਏ, ਕਹਿੰਦੇ ਜਿੱਧਰ ਰੱਬ ਰਜਾਏ ਬੈਠ ਤੇ ਦਾਊਂ ਕੌਂ ਕਰੇ, ਵੀ ਮੈਂ ਤਾਂ ਇਹ ਵਿੱਚ ਝੱਕ ਮਾਰੀ ਹੈ, ਜਿੱਧਰ ਦੀ ਤੈਨੂੰ ਰੱਬ ਦੀ ਆਗਿਆ ਹੋਈ ਨਾ ਉੱਧਰ ਨੂੰ ਚੱਲ ਤੂੰ, ਮੇਰੇ ਮਗਰ ਨਾ ਕਿਤੇ ਕਿਸੇ ਦੇ ਲੱਗਣੀ। ਵੀ ਫਰੀਦ ਭਗਤ ਤਿਉਂ ਕਹਿੰਦਾ ਵੀ ਮੈਂ ਹੁਣ ਰੁਕ ਜਾ, ਬੇਟੀ ਤੂੰ ਕਹਿ ਤੂੰ ਜਣਾਇਆ ਵੀ ਰੱਬ ਨੇ ਮੈਨੂੰ ਐਂ ਕੀ ਕੀਤੀ ਹੈ, ਤੂੰ ਕੌਣ ਹੈ ਵਿੱਚ ਵਿਛਾਏ ਰੋਕਣ ਵਾਲਾ। ਉਹਦੇ ਆਤਮਵਾਦੀ ਜਿਹੜੇ ਪੁਰਸ਼ ਹੈ ਉਹ ਜਦੋਂ ਦੇਖਦੇ ਹੈ ਉਦੋਂ ਹੀ ਝੱਟ ਬਦਲ ਜਾਂਦੇ, ਉੱਧਰ ਹੀ ਰੱਬ ਦੀ ਰਜਾ ਵਿੱਚ ਆ ਜਾਂਦੇ ਹੈ, ਅਤੇ ਚੱਲਣ ਵਾਲੇ ਨੂੰ ਵੀ ਕਹਿ ਦਿੰਦੇ ਵੀ ਚੱਲ ਠੀਕ ਹੈ। ਇਸ ਤਰ੍ਹਾਂ ਜਿਹੜੇ ਕਰਨ ਕਰਾਉਣ ਵਾਲੇ ਉਹ ਵਾਹਿਗੁਰੂ ਦੇ ਬਹੁਤ ਨੇੜੇ ਹੋ ਜਾਂਦੇ ਹੈ। ਜਿਵੇਂ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਅੱਗੇ ਪ੍ਰਸੰਗ ਆ ਜਾਣਾ, ਉਹਦੇ ਮਹਾਰਾਜ ਦੇ ਕੋਲ ਇੱਕ ਪੀਰ ਬੈਠਾ ਸੀ, ਕਹਿੰਦਾ ਮਹਾਰਾਜ ਰੱਬ ਦੇ ਖੁਦਾ ਦੇ ਨੇੜੇ ਛੇਤੀ ਕਿਵੇਂ ਹੋਈਦਾ, ਰੱਬ ਛੇਤੀ ਕਿਵੇਂ ਖੁਸ਼ ਹੁੰਦਾ ਹੈ। ਮਹਾਰਾਜ ਕਹਿੰਦੇ ਵੀ ਇੱਕ ਤਾਂ ਤਕੜਾ ਹੋ ਕੇ ਜੋਹਦ ਕਰੇ, ਤਪ ਕਰੇ, ਬੰਦਗੀ ਕਰੇ, ਜਨਾਵੇ ਨਾ। ਦੂਜਾ ਹੈ ਵੀ ਉਹਦੀ ਆਗਿਆ ਵਿੱਚ ਚੱਲੇ, ਰਜਾ ਵਿੱਚ ਰਹੇ, ਉਹਦੇ ਭਾਣੇ ਤੋਂ ਹੁਕਮ ਤੋਂ ਉਲਟ ਨਾ ਹੋਵੇ। ਤੀਜਾ ਹੈ ਖੁਦਾ ਦੇ ਨੇੜੇ ਹੋਣ ਦਾ, ਉਹਨੂੰ ਛੇਤੀ ਖੁਸ਼ ਕਰਨ ਦਾ ਤਰੀਕਾ ਵੀ ਇਹ, ਭਗਤੀ ਕਰਦਾ ਹੋਇਆ ਭਾਣੇ ਵਿੱਚ ਰਹਿੰਦਾ ਹੋਇਆ ਫਿਰ ਕਹੇ ਹੇ ਪਰ ਖੁਦਾ ਮੈਂ ਬਹੁਤ ਵੱਡਾ ਗੁਨਾਹਗਾਰ ਹਾਂ, ਬਹੁਤ ਵੱਡਾ ਅਪਰਾਧੀ ਹੈ, ਪਾਪੀ ਹੈ, ਤੂੰ ਮੈਨੂੰ ਪਾਪੀ ਗੁਨਾਹੀ ਨੂੰ ਬਖਸ਼ ਲੈ। ਇਹ ਪੀਰ ਕਹਿਣ ਲੱਗਾ ਜੀ ਮਹਾਰਾਜ ਦੋ ਗੱਲਾਂ ਤਾਂ ਤੁਸੀਂ ਸਹੀ ਕਹੀਆਂ, ਆ ਮਗਰਲੀ ਗੱਲ 'ਚ ਰਲਾ ਮਿਲਾ ਜਾ ਕਰਦਾ। ਕਹਿੰਦੇ ਵੀ ਕੀ? ਕਹਿੰਦੇ ਵੀ ਚਲੋ ਵੀ ਠੀਕ ਹੈ ਮਹਾਰਾਜ, ਤੁਸੀਂ ਯਥਾਰਥ ਕਹਿੰਦੇ ਤਕੜੇ ਹੋ ਕੇ ਰੱਬ ਦੀ ਬੰਦਗੀ ਕਰਨੀ, ਜੋ ਤਪੱਸਿਆ ਕਰਨੀ ਚਾਹੀਦੀ, ਯਥਾਰਥ ਹੈ ਇਹ ਕਰਦਾ, ਉਹ ਤੇਰਾ ਖੁਦਾ ਖੁਸ਼ ਹੁੰਦਾ ਤਪ ਕਰਨ ਵਾਲੇ 'ਤੇ। ਦੂਜੀ ਗੱਲ ਵੀ ਠੀਕ ਹੈ ਵੀ ਉਹਦੀ ਰਜਾ ਵਿੱਚ ਆਗਿਆ ਵਿੱਚ ਚੱਲਣਾ ਚਾਹੀਦਾ ਹੈ। ਅਤੇ ਤੀਜੀ ਗੱਲ ਹੀ ਮੈਨੂੰ ਚੰਗੀ ਲੱਗੀ, ਜਿਹੜਾ ਤੁਸੀਂ ਕਹਿੰਦੇ ਵੀ ਫਿਰ ਕਹਿਣਾ ਵੀ ਹੇ ਰੱਬਾ ਮੈਂ ਗੁਨਾਹਗਾਰ ਹਾਂ, ਮੈਂ ਪਾਪੀ ਹਾਂ, ਵੀ ਜਦੋਂ ਪਾਪ ਕਰਨਾ ਹੀ ਨਹੀਂ ਹੈ ਫਿਰ ਕਿਉਂ ਕਹਿਣਾ ਪਾਪੀ ਹੈ, ਜਦੋਂ ਮੈਂ ਅਪਰਾਧ ਕਰਨਾ ਨਹੀਂ ਫਿਰ ਕਹਿਣਾ ਮੈਂ ਅਪਰਾਧੀ ਹਾਂ ਜੀ, ਜਦੋਂ ਗੁਨਾਹ ਕਰਨਾ ਨਹੀਂ ਫਿਰ ਕਹਿਣਾ ਹੇ ਰੱਬਾ ਮੈਂ ਗੁਨਾਹਗਾਰ ਹਾਂ, ਬਖਸ਼ ਲਾ, ਮਾਫ ਕਰ ਦੇ। ਮਹਾਰਾਜ ਕਹਿੰਦੇ ਇਹੀ ਤਾਂ ਅੜਕਾ ਪਾਉਂਦਾ, ਇਹ ਕਹਿੰਦਾ ਨਹੀਂ ਇਹ, ਅਤੇ ਇਹ ਨੇੜੇ ਹੁੰਦਾ ਨਹੀਂ। ਇਹ ਗੁਨਾਹਗਾਰ ਨਾ ਹੋਵੇ, ਪਾਪੀ ਨਾ ਹੋਵੇ, ਫਿਰ ਵੀ ਇਹ ਕਹੇ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਸ਼ਮੀਰ ਉਪਾਵੋ, ਡੁੱਬਦੇ ਪੱਥਰ ਉਤਾਰੇ। ਇਹ ਸਾਡੇ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ, ਸਾਡੇ ਸਤਿਗੁਰਾਂ ਤੋਂ ਮਿਲ ਲਿਓ ਦਿਆਲ ਟੈ ਪੈਰ ਆ ਰੱਖ ਲਿਓ ਦੀਨ ਦਿਆਲ ਭਰਮਤ ਬਹੁ ਹਾਰੇ। ਲੇਖਾ ਕਥਾ ਨੇ ਛੁੱਟੀ ਹੈ ਖਿਣ ਖਿਣ ਭੁੱਲਣ ਹਾਰੇ, ਗੁਰੂ ਨਾਨਕ ਦਾ ਸਿਧਾਂਤ ਹੈ, ਜਿਹਨੇ ਉਹਦੇ ਨੇੜੇ ਹੋਣਾ ਉਹ ਇਹੀ ਕਹੇ ਵੀ ਅਸੀਂ ਕਤੇ ਬਹੁਤ ਕਮਾਉਂਦੇ, ਕਿਸੇ ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ ਹੋ ਪਾਪੀ ਬੜ ਗੁਣ ਬਾਰ, ਹਰ ਜਿਉ ਲੇਖੈ ਵਾਰ ਨਾ ਆਵੇ ਤੂੰ ਬਖਸ਼ ਮਿਲਾਵਣ ਹਾਰ। ਇਹ ਹੈ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ। ਇਹ ਕੋਈ ਅੰਦਰ ਮਨਸਾ ਲਏ ਜੇ ਚਲਾ ਲਏ ਉਹ ਵੀ ਖੁਦਾ ਦੇ ਬਹੁਤ ਛੇਤੀ ਨੇੜੇ ਹੋ ਜਾਂਦਾ, ਖੁਦਾ ਉਹਦੇ 'ਤੇ ਬਹੁਤ ਛੇਤੀ ਪ੍ਰਸੰਨ ਹੋ ਜਾਂਦਾ। ਇਹ ਵੇਖੋ ਇਹਨੇ ਕੋਈ ਗੁਨਾਹ ਕੀਤਾ ਨਹੀਂ, ਪਾਪ ਕੀਤਾ ਨਹੀਂ, ਅਤੇ ਫਿਰ ਵੀ ਆਪਣੇ ਆਪ ਨੂੰ ਪਾਪੀ ਕਹਿ ਰਿਹਾ ਹੈ, ਗੁਨਾਹਗਾਰ ਕਹਿ ਰਿਹਾ। ਜਿਵੇਂ ਨੀਵੇਂ ਤਾਂ ਪਾਣੀ ਝੱਟ ਆ ਜਾਂਦਾ ਹੈ, ਉੱਚੇ ਥਾਂ ਟਿੱਬੇ 'ਤੇ ਨਹੀਂ, ਜਿੱਥੇ ਜਨਾਉਂਦਾ ਉੱਥੇ ਨਹੀਂ, ਜਿੱਥੇ ਨਿਮਰਤਾ ਗਰੀਬੀ ਹੈ ਭਾਵ ਭਗਤੀ, ਉੱਥੇ ਪਰਮੇਸ਼ੁਰ ਆ ਜਾਂਦਾ ਝਟਪਟ। ਇਸ ਤਰ੍ਹਾਂ ਇਹ ਜਲਾਲਦੀਨ ਕੁਛ ਜਣਾਉਂਦਾ ਸੀ, ਇਸਨੂੰ ਮਹਾਰਾਜ ਨੇ ਜਿਹੜਾ ਸਮਝਾਇਆ ਬਜਾਇਆ ਵੀ ਤੂੰ ਰੱਬ ਦੀ ਰਜਾ ਵਿੱਚ ਚੱਲ, ਜੋ ਕਰ ਕਰਾ ਰਿਹਾ ਠੀਕ ਕਰ ਰਿਹਾ। ਅਤੇ ਇਸ ਤਰ੍ਹਾਂ ਜਿਹੜਾ ਕੋਈ ਰੱਬ ਨੇ ਦਿੱਤਾ ਇਹਨੂੰ ਐਵੇਂ ਨਾ ਦਿਖਾਉਂਦਾ ਜਾ, ਫਿਰ ਰੱਬ ਦੀ ਦਿੱਤੀ ਕਰਾਮਾਤ ਰੱਬ ਦੀ ਕਹੇ ਵੀ ਤੂੰ ਇਹ ਕਿਉਂ ਵੀ ਜਾ ਪਾਉਂਦਾ ਹੈ ਜਾਂ ਕਿਉਂ ਕਰਦਾ, ਕਰੀ ਜਾਏ ਤੈਨੂੰ ਕੀ ਹੈ, ਉਹਦੀ ਮਰਜ਼ੀ ਹੈ। ਇਸ ਤਰ੍ਹਾਂ ਜਿਵੇਂ ਮਹਾਰਾਜ ਫਿਰ ਇੱਥੋਂ ਅੱਗੇ ਬਗਦਾਦ ਸ਼ਹਿਰ ਵਿੱਚ, ਇੱਥੇ ਵੀ ਇੱਕ ਬੜਾ ਤਕੜਾ ਪੀਰ ਸੀ, ਇਹਦੇ ਨਾਲ ਵੀ ਜ਼ਿਆਦਾ ਵੱਡਾ ਕਰਾਮਾਤੀ ਸੀ, ਜ਼ਿਆਦਾ ਤਾਕਤ ਵਾਲਾ, ਇਹਨੂੰ ਵੀ ਬੜਾ ਹੰਕਾਰ ਸੀ। ਇਹਦਾ ਵੀ ਜਿਵੇਂ ਆਕੜ ਜੀ ਲਾਈ ਮਹਾਰਾਜ ਨੇ ਜਾ ਕੇ, ਹੰਕਾਰ ਜਾ ਤੋੜਿਆ, ਉਹ ਪ੍ਰਸੰਗ ਆ ਰਿਹਾ ਹੈ ਜਿਵੇਂ ਦਾ ਪਮਨ ਲਾ ਕੇ ਸੁਣੀਏ ਜੀ। ਸਰਬ ਰਸਨ ਤੇ ਰਸ ਭਲਾ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਹੇ ਗੁਰੂ ਕੇਸੇ ਕਥਾ ਸਰੋਤੇ, ਸੁਣਨ ਵਾਲੇ ਕਥਾ ਵਾਰਤਾ, ਸਵਾਦ ਲਾਏ ਸਵਾਦ ਲਾਏ ਜੀ ਲੇ ਜੋ ਕੋਈ, ਜੋ ਕੋਈ ਤੁਹਾਡੇ ਵਿੱਚੋਂ ਸਰੋਤਾ ਉਸ ਬਹੁਤਾ ਮਹਾਨ ਸਵਾਦ ਲੈਣਾ ਚਾਹੁੰਦਾ ਹੈ ਵੀ ਐਸਾ ਸਵਾਦ ਆਵੇ, ਇਹ ਰਸ ਛਾਡੇ ਇਹੋ ਰਸ ਆਵਾ, ਉਹ ਰਸ ਪੀਆ ਰਸ ਨਹੀਂ ਪਾਵਾ, ਇਹੋ ਜਿਹਾ ਰਸ ਲੈਣਾ ਚਾਹੁੰਦਾ, ਸਵਾਦ ਲੈਣਾ ਚਾਹੁੰਦਾ ਹੈ, ਤਾਂ ਫਿਰ ਕਹਿੰਦੇ ਸਰਬ ਰਸਨ ਤੇ ਰਸ ਭਲਾ। ਸਾਰੇ ਰਸਾਂ ਕਸਾਂ ਨਾਲੋਂ ਇਹ ਭਲਾ ਰਸ ਹੈ, ਚੰਗਾ ਰਸ ਹੈ। ਉਹ ਕੀ ਅੱਗੇ ਦੱਸਦੇ ਹਨ, ਸ੍ਰੀ ਗੁਰਮੁਖ ਤੇ ਨਾਮ ਸੁਣ, ਜਿਹੜੇ ਸਵਾਏ ਮਾਨ ਗੁਰੂ ਮਹਾਰਾਜ ਜੀ ਹੈ ਉਹਨਾਂ ਦੇ ਮੁਖ ਤੋਂ ਜਿਹੜਾ ਨਾਮ ਪਹਿਲਾਂ ਸੁਣਨਾ, ਸ਼ਰਧਾ ਧਾਰ ਕੇ ਹੱਥ ਜੋੜ ਕੇ, ਜਪ ਹੈ ਸਦਾ ਸੁਖ ਹੋ, ਫਿਰ ਇਹਨੂੰ ਕਹਿੰਦੇ ਸੁਣ ਕੇ ਜਪਦੇ ਰਹਿਣਾ। ਜਪਣ ਦੇ ਨਾਲ ਇੱਕ ਤਾਂ ਜਿਹੜਾ ਸਭ ਤੋਂ ਵਧੀਆ ਸਵਾਦ ਹੈ ਉਹ ਆਤਮ ਰਸ ਹੈ, ਉਹ ਪ੍ਰਾਪਤ ਹੋ, ਦੂਜਾ ਉਹ ਜਿਹੜਾ ਰਸ ਹੈ ਉਹਦੇ ਵਿੱਚ ਸੁੱਖ ਵੀ ਹੋਊਗਾ। ਇੱਕ ਰਸਾਂ ਕਸਾਂ ਕਰਕੇ ਜਿੰਨਾ ਚਿਰ ਖਾਂਦਾ ਪੀਂਦਾ ਉਨਾ ਚਿਰ ਤਾਂ ਉਹ ਸੁੱਖ ਜਿਹਾ ਹੁੰਦਾ, ਮਗਰੋਂ ਦੁੱਖ ਖੜਾ ਹੋ ਜਾਂਦਾ। ਹੁਣ ਜਿਹੜੇ ਕੋਈ ਬਹੁਤੇ ਰਸ ਕਸਦੇ ਖਾਂਦੇ ਹੈ, ਕਿਸੇ ਨੂੰ ਸ਼ੂਗਰ ਹੋ ਜਾਂਦਾ, ਕਿਸੇ ਨੂੰ ਬਲੱਡ ਹੋ ਜਾਂਦਾ, ਕਈਆਂ ਨੂੰ ਹੋਰ ਕੋਈ ਛੱਤੀ ਰੋਗ ਲੱਗ ਜਾਂਦੇ, ਫਿਰ ਹਾਏ ਹਾਏ ਖਾਂਦੇ ਨੇ, ਡਾਕਟਰ ਕਹਿੰਦੇ ਆ ਨਾ ਖਾਈ ਆ ਨਾ ਨਹੀਂ ਮਰ ਜਾਏਗਾ। ਇਹ ਹੈ ਕਹਿੰਦੇ ਜਿਹੜਾ ਗੁਰੂ ਦੁਆਰਾ ਨਾਮ ਸੁਣ ਕੇ ਜਪਣਾ ਨਾ, ਇਹ ਵਧੀਆ ਰਸ ਹੈ। ਇਹ ਜਿਹੜਾ ਰਸ ਜਿੰਨਾ ਮਰਜ਼ੀ ਲੈ ਨਾਮ ਜਪ ਕੇ, ਇਹਦੇ ਨਾਲ ਸਦਾ ਸੁੱਖ ਹੁੰਦਾ ਹੈ। ਇਹ ਮਨੁੱਖ ਇਹਦੇ ਨਾਲ ਕਦੇ ਨਹੀਂ ਦੁਖੀ ਹੁੰਦਾ ਹੈ। ਇਸ ਕਰਕੇ ਸਗਲ ਸੇਠ ਕੋ ਰਾਜਾ ਦੁਖਿਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਇਹ ਭਾਵੇਂ ਪੁੰਨ ਦਾਨ ਕਰਕੇ ਬਹੁਤ ਵੱਡਾ ਸਾਰੀ ਦੁਨੀਆਂ ਦਾ ਰਾਜਾ ਮੱਲੇ, ਪਰ ਫਿਰ ਵੀ ਦੁਖੀ ਹੈ, ਖਾ ਖੂ ਕੇ ਵੀ ਤਰ੍ਹਾਂ ਤਰ੍ਹਾਂ ਦੇ ਪਦਾਰਥ। ਹਰ ਕਾ ਨਾਮ ਜਪਤ ਹੋਏ ਸੁਖੀਆ, ਵਾਹਿਗੁਰੂ ਦਾ ਨਾਮ ਜਪ ਕੇ ਸੁਖੀ ਹੋ ਸਕਦਾ ਹੈ। ਇਸ ਕਰਕੇ ਕਵੀ ਕਹਿੰਦਾ, ਹੇ ਸਰੋਤਾ ਜਾਨ, ਜੇ ਤੂੰ ਬਹੁਤਾ ਵਧੀਆ ਸਵਾਦ ਲੈਣਾ ਚਾਹੁੰਦਾ ਹੈ, ਖਾਸ ਚੈ ਚਸਗਾ ਤੈਨੂੰ, ਫਿਰ ਗੁਰੂਆਂ ਦੁਆਰਾ ਨਾਮ ਸੁਣ। ਵੀ ਆਪੇ ਨਾ ਨਾਮ ਜਪ, ਗੁਰੂਆਂ ਦੁਆਰਾ ਨਾਮ ਜਪ, ਉਪਦੇਸ਼ ਲੈ ਕੇ ਸੁਣ ਕੇ ਫਿਰ ਜਪ। ਕਿ ਕਹਿੰਦੇ ਸਿੱਖ ਬਣ ਕੇ ਵੀ ਬਾਣੀ ਪੜ੍ਹਨੀ ਹੈ, ਸਿੱਖ ਬਣ ਕੇ ਵੀ ਨਾਮ ਹੀ ਜਪਣਾ, ਵਾਹਿਗੁਰੂ ਵਾਹਿਗੁਰੂ ਕਹਿੰਦਾ ਅਸੀਂ ਐਂ ਕਹੀ ਜਾਂਦੇ ਹਾਂ। ਤਾਂ ਉਹ ਤਾਂ ਐਂ ਹੈ ਵੀ ਜਿਵੇਂ ਕੋਈ ਫੌਜ ਭਰਤੀ ਤਾਂ ਹੋਵੇ ਨਾ, ਦਫ਼ਤਰ 'ਚ ਨਾ ਤਾਂ ਲਿਖਾਵੇ ਨਾ, ਅਤੇ ਉਹਨੂੰ ਕੋਈ ਉਹ ਜਿਹੜਾ ਨਾ ਤਾਂ ਉਹ ਜਿਹੜੀਆਂ ਨਾਲ ਨਾ ਲਿਖਾਉਣ ਕਰਕੇ ਫਿਰ ਉਹ ਜਿਹੜੀਆਂ ਫੌਜੀਆਂ ਵਾਲੀਆਂ ਸਹੂਲਤਾਂ ਉਹ ਤਾਂ ਨਹੀਂ ਮਿਲਦੀਆਂ ਉਹਨੂੰ, ਵੀ ਉਹ ਜਿਹੜੀ ਤਨਖਾਹ ਵਗੈਰਾ ਹੈ, ਹੋਰ ਬਾਕੀ ਜਿਹੜੇ ਸਰਕਾਰ ਵੱਲੋਂ ਉਹਦੇ ਇੱਧਰ ਉੱਧਰ ਜਾਣ ਵਾਸਤੇ ਬੰਦੋਬਸਤ ਹੁੰਦੇ, ਲੰਗਰ ਪਾਣੀ ਦੇ, ਉਹ ਤਾਂ ਫੌਜੀ ਨਹੀਂ ਹੁੰਦੀ ਨੀ, ਜਿਹਨੇ ਲਫ਼ਤਰ 'ਚ ਨਾਂ ਲਿਖਾਇਆ ਐਵੇਂ ਬਣਿਆ ਫਿਰ ਇਹ ਫੌਜੀ ਮੈਂ ਜੀ। ਅੱਗੇ ਅਸੀਂ ਨਗਰੇ ਕਹਿੰਦੇ ਅਸੀਂ ਸਿੱਖ ਹੀ ਹਾਂ ਜੀ, ਬਾਣੀ ਪੜ੍ਹਦੇ ਹਾਂ ਕਿ ਉਹ ਵੀ ਸਿੱਖ ਵੀ ਬਣਦੇ, ਅਸੀਂ ਵੀ ਪੜ੍ਹਦੇ। ਵੀ ਉਹਨਾਂ ਵਿੱਚ ਅਤੇ ਤੁਹਾਡੇ ਵਿੱਚ ਇੰਨਾ ਫਰਕ ਹੈ, ਉਹਨਾਂ ਨਾਲ ਲਿਸਟ ਵਿੱਚ ਨਾਮ ਲਿਖਿਆ, ਉਹਨਾਂ ਨੂੰ PA TA ਬਾਹਰ ਜਾਣ ਦਾ ਸਾਰਾ ਕੁਛ ਮਿਲੂਗਾ, ਜਿਹੜਾ ਇੱਧਰ ਫਿਰਦੇ ਬਾਹਰ ਫਿਰਦੇ ਉਹ ਸਭ ਉਹਦਾ ਹਿਸਾਬ ਕਿਤਾਬ ਲੇਖੇ ਵਿੱਚ ਹੈ। ਉਹ ਤਾਂ ਫਿਰ ਜਦੋਂ ਆਹ ਹੁਣ ਅੱਖ ਮਿਚ ਗਈ ਅਤੇ ਦੂਜੀ ਅੱਖ ਉੱਧਰਲੀ ਖੁੱਲ੍ਹੀ ਨਾ, ਫਿਰ ਪਤਾ ਚੱਲੂਗਾ ਵੀ ਅਸੀਂ ਕਿੰਨਾ ਘਾਟਾ ਪਾ ਗਏ। ਕਿਉਂਕਿ ਉਹ ਜਿਹੜੇ ਗੁਰੂ ਵਾਲੇ ਆ, ਜਿਹਨਾਂ ਗੁਰਾਂ ਦੁਆਰਾ ਨਾਮ ਉਪਦੇਸ਼ ਲੈ ਕੇ ਜਪਿਆ ਨਾ, ਉਹਦਾ ਫਿਰ ਪੂਰਾ ਪੂਰਾ ਹਿਸਾਬ ਗੁਰੂ ਦੁਆਰਾ ਹੀ ਹੋ ਜਾਂਦਾ। ਇਸ ਕਰਕੇ ਇੱਥੇ ਕਵੀ ਗੁਰਮਤਿ ਆਸ਼ੇ ਅਨੁਸਾਰ ਇਹ ਲਫ਼ਜ਼ ਕਹਿ ਰਿਹਾ ਵੀ ਜੇ ਤੂੰ ਜਪੇਂਗਾ ਫਿਰ ਤੈਨੂੰ ਸਦਾ ਸੁੱਖ ਦੀ ਪ੍ਰਾਪਤੀ ਹੋਈ, ਸਦਾ ਸੁਖੀ ਰਹੇਗਾ। ਸ੍ਰੀ ਬਾਲਾ ਸੰਦੁਰਵਾਚ ਚੌਪਈ ਸ੍ਰੀ ਅੰਗਦ ਸੁਨ ਕਥਾ ਰਸਾਲਾ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਅੱਗੇ ਜਿਹੜੀ ਬੜੀ ਰਸਦਾਈ ਕਥਾ ਹੈ, ਬੜੀ ਰਸੀਲੀ ਕਥਾ, ਸੁੰਦਰ ਕਥਾ ਹੈ ਗੁਰੂ ਨਾਨਕ ਸਾਹਿਬ ਜੀ, ਉਹ ਮੇਰੇ ਪਾਸੋਂ ਸੁਣ ਲਓ। ਜਿਸ ਮਹਿ ਮਾਰਗ ਮੁਕਤ ਵਿਸਾਲਾ। ਗੁਰੂ ਨਾਨਕ ਦੀ ਸੋਹਣੀ ਕਥਾ, ਰਸੀਲੀ ਕਥਾ ਵਿੱਚ ਮੁਕਤੀ ਦਾ ਰਸਤਾ ਵੀ ਮਹਾਨ ਹੈ। ਸਮਝ ਲਓ ਵੀ ਜਿਹੜਾ ਗੁਰੂ ਨਾਨਕ ਦੀ ਕਥਾ ਦਾ ਪ੍ਰੇਮੀ ਹੈ, ਸਮਝਦਾ ਉਹਨੂੰ ਮੁਕਤੀ ਦੇ ਰਸਤੇ ਦਾ ਸਾਰਾ ਪਤਾ ਚੱਲ ਜਾਂਦਾ ਵੀ ਮੁਕਤ ਹੋਣ ਦਾ ਰਸਤਾ ਕਿਹੜਾ ਹੈ, ਕਿਹੜੇ ਰਸਤੇ ਚੱਲ ਕੇ ਸੁਤੰਤਰ ਆਜ਼ਾਦ ਹੋਈਦਾ, ਕਿਹੜੇ ਰਸਤੇ ਜਾ ਕੇ ਫਸੀਦਾ, ਨਰਕਾਂ ਵੀ ਜਾਈਦਾ, 84 ਵੀ ਜਾਈਦਾ, ਜਿਸ ਦੇ ਵਿੱਚ ਮੁਕਤੀ ਦਾ ਮਹਾਨ ਰਸਤਾ ਵੀ ਦੱਸਿਆ ਹੋਇਆ ਹੈ। ਦੀਨ ਬੰਦ ਕੀਨੋ ਪ੍ਰਸਥਾਨ। ਭਾਈ ਬਾਲਾ ਜੀ ਕਹਿੰਦੇ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਉਹ ਜਲਾਲ ਦੀਨ ਸੱਜਦ ਪੀਰ ਨੂੰ ਨਿਹਾਲ ਕਰਕੇ ਉੱਥੋਂ ਅੱਗੇ ਚੱਲਣਾ ਕੀਤਾ ਪਾਕ ਪਟਨ ਤਾਂ। ਜਹਾਂ ਦੇਸ਼ ਬਗਦਾਦ ਮਹਾਨਾ। ਜਿੱਥੇ ਬਹੁਤ ਵੱਡਾ ਬਗਦਾਦ ਸ਼ਹਿਰ ਹੈ, ਉੱਧਰ ਦੁਬਾਰਾ ਚੱਲ ਕੇ ਆ ਗਏ। ਦਸਤਗੀਰ ਤਹਿ ਪੀਰ ਰਹੇ। ਇੱਥੇ ਬਗਦਾਦ ਸ਼ਹਿਰ ਦੇ ਵਿੱਚ ਦਸਤਗੀਰ ਪੀਰ ਰਹਿੰਦਾ ਸੀ। ਇਹਦਾ ਜਿਹੜਾ ਨਾਮ ਹੈ ਉਹ ਹੋਰ ਸੀ ਅਤੇ ਇਹਦਾ ਖਿਤਾਬ ਸੀ। ਜਿਹੜਾ ਦਸਤ ਨਾ ਹੱਥ ਦਾ ਹੁੰਦਾ, ਗੀਰ ਨਾ ਪਕੜਨ ਦਾ, ਜਿਹੜਾ ਸਭ ਦਾ ਹੱਥ ਪਕੜੇ, ਸਭ ਦੀ ਮਦਦ ਸਹਾਇਤਾ ਕਰੇ, ਉਂਝ ਇਹਦਾ ਨਾਮ ਸ਼ੇਖ ਅਬਦਲ ਕਾਦਰ ਜੀਲਾਨੀ ਇਹਦਾ ਨਾਮ ਸੀ, ਸ਼ੇਖ ਅਬਦਲ ਕਾਦਰ ਜੀਲਾਨੀ। ਇਹ ਖਿਤਾਬ ਸੀ ਇਹਦਾ ਦਸਤਗੀਰ ਭਾਈ ਗੁਰਦਾਸ ਜੀ ਨੇ ਤਾਂ ਜਿਹੜਾ ਖਿਤਾਬ ਸੀ ਇਹੀ ਇਹਦਾ ਨਾਂ ਲਿਖਿਆ ਹੈ। ਸਰੋ ਵਿਚਾਰ ਇਸ ਤਰ੍ਹਾਂ ਵੀ ਜਦੋਂ ਮਹਾਰਾਜ ਬਗਦਾਦ ਗਏ ਉਸਨੇ ਵੀ ਦਸਤਗੀਰ ਦੇ ਨਾਲ ਹੀ ਵਿਚਾਰ ਵਟਾਂਦਰਾ ਹੋਇਆ। ਇੱਥੇ ਕਵੀ ਜੀ ਨੇ ਵੀ ਉਹ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਨੁਸਾਰ ਇਹ ਜਿਹੜਾ ਨਾਂ ਹੈ ਦਸਤਗੀਰ ਹੀ ਦੇ ਦਿੱਤਾ, ਜਿਹੜਾ ਉਪਨਾਮ ਹੈ ਖਿਤਾਬ ਹੈ ਇਸਦਾ ਉਹੀ ਕਹਿ ਦਿੱਤਾ ਹੈ ਵੀ ਇੱਥੇ ਦਸਤਗੀਰ ਨਾਮ ਦਾ ਪੀਰ ਰਹਿੰਦਾ ਸੀ। ਸਭ ਨਰ ਤੇ ਕੀ ਸੇਵ ਕਰੇ ਹੀ। ਇਸ ਦਸਤਗੀਰ ਪੀਰ ਦੇ ਸਾਰੇ ਬਗਦਾਦ ਸ਼ਹਿਰ ਦੇ ਲੋਕ ਸੇਵਾ ਕਰਦੇ ਸੀ, ਆਗਿਆ ਵਿੱਚ ਰਹਿੰਦੇ ਸੀ। ਆਇਸ ਬਿਖੈ ਰਹਿਤ ਦਿਨ ਰਾਤੀ। ਕਿਉਂਕਿ ਤਕੜਾ ਸ਼ਕਤੀ ਵਾਲਾ ਸੀ ਜਿਸ ਕਰਕੇ ਸਾਰੇ ਲੋਕ ਦਿਨ ਰਾਤ ਆਗਿਆ ਵਿੱਚ ਰਹਿੰਦੇ ਚਲਦੇ ਸਨ। ਤਿਸ ਮਹਿ ਅਜਮਤ ਵੱਡ ਬਖਿਆਤੀ। ਇਸ ਦਸਗੀਰ ਪੀਰ ਦੇ ਵੀ ਜਿਹੜੀ ਤਾਕਤ ਹੈ ਬਹੁਤ ਵੱਡੀ ਤਕੜੀ ਪ੍ਰਗਟ ਹੀ ਸੀ, ਅਵਜਾਰੀ ਕਲਾ ਵਾਲਾ ਹੈ ਸੀ। ਜਸ ਉਪਦੇਸ਼ ਦੇਤ ਤਿਸ ਦੇਸ਼ਾ। ਉਸ ਇਲਾਕੇ ਵਿੱਚ ਇਹੋ ਜਿਹਾ ਕਿਸੇ ਨੂੰ ਇਹ ਉਪਦੇਸ਼ ਦਿੰਦਾ ਸੀ, ਸਿੱਖਿਆ ਦਿੰਦਾ ਹੁੰਦਾ ਸੀ। ਤਸ ਕਰ ਹੀ ਸਭ ਸਹਿਤ ਨਰੇਸ਼ਾ। ਉੱਥੋਂ ਦੇ ਰਾਜੇ ਦੇ ਸਮੇਤ ਸਾਰੇ ਲੋਕ ਉਸੇ ਤਰ੍ਹਾਂ ਹੀ ਕਰਦੇ ਕਰਾਉਂਦੇ ਸਨ। ਜਾ ਕੇ ਬਹੁਤ ਮੁਰੀਦ ਅਗਾਰੀ। ਇਸ ਦਸਤਗੀਰ ਪੀਰ ਅੱਗੇ ਹੋਰ ਵੀ ਬੇਅੰਤੀ ਮਰੀਦ ਹੋਰ ਬਹੁਤ ਤੇਰੇ ਸੇਵਕ ਸਨ, ਸੇਵਹਿ ਸਦ ਆਇਸ ਅਨੁਸਾਰੀ, ਜਿਵੇਂ ਆਗਿਆ ਹੁੰਦੀ ਪੀਰ, ਉਹ ਸੰਸਾਰ ਸਾਰੇ ਸੇਵਕ ਸੇਵਾ ਕਰਦੇ ਸਨ, ਤੇ ਕੋ ਮਾਨ ਹਰਨ ਗੁਣ ਖਾਨੀ, ਹੁਣ ਆਪਣੇ ਕਰਾਮਾਤ ਦਾ ਤੇ ਸਿੱਖੀ ਸੇਵਕਾ ਦਾ ਬੜਾ ਮਾਣ ਹੋਇਆ ਸੀ, ਉਹਦਾ ਮਾਣ ਨਾਸ ਕਰਨ ਵਾਸਤੇ ਗੁਣਾਂ ਦੇ ਖਾਣ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਾਪਤ ਭਏ ਜਹਾਂ ਰਾਜਧਾਨੀ, ਜਿੱਥੇ ਰਾਜਧਾਨੀ ਹੈ ਬਗਦਾਦ ਸ਼ਹਿਰ, ਉੱਥੇ ਅੱਜ ਪਹੁੰਚੇ ਹਨ, ਉਰਤੇ ਵਹਿਰ ਰੁਚਰ ਜਲ ਹੇਰਾ, ਆ ਬਗਦਾਦ ਸ਼ਹਿਰ ਤੋਂ ਬਾਹਰ ਬਾਹਰ ਜਿੱਥੇ ਜਲ ਹੈਗਾ ਸੀ ਉਹ ਥਾਂ ਦੇਖਿਆ, ਪਿੱਛੋਂ ਦੀ ਤਰਫ ਕਦੇ ਬਾਹਰ ਬਾਹਰ ਅਸਥਾਨ ਹੁਣ ਵੀ ਹੈਗਾ ਜਿੱਥੇ ਗੁਰੂ ਮਹਾਰਾਜ ਜਾ ਕੇ ਬੈਠੇ ਸਨ, ਬੈਠ ਗਏ ਤੈ ਕਰਕੇ ਡੇਰਾ, ਇਸ ਤਰ੍ਹਾਂ ਸ਼ਿਵ ਦੀ ਤਰਫ ਬਗਦਾਦ ਸ਼ਹਿਰ ਤੋਂ ਜਲਦੀ ਸਹੂਲਤ ਦੇਖ ਕੇ ਜਲ ਚੱਲ ਰਿਹਾ ਪਰਿਵਾਰ, ਉੱਥੇ ਮਹਾਰਾਜ ਡੇਰਾ ਕਰਕੇ ਟਿਕਾਣਾ ਕਰਕੇ ਬੈਠ ਗਏ ਹਨ। ਜਬ ਇੱਕ ਰਜਨੀ ਸਕਲ ਬਿਤਾਈ, ਗੁਰੂ ਮਹਾਰਾਜ ਨੇ ਇੱਥੇ ਬੈਠਿਆਂ ਬੈਠਿਆਂ ਸਾਰੀ ਰੀਤ ਰਾਤ ਬਤੀਤ ਕੀਤੀ ਹੈ, ਜਾਗੇ ਪ੍ਰਭੂ ਭੋਰ ਹੋਇ ਆਈ, ਜਦੋਂ ਸਵੇਰ ਹੋਈ ਹੈ ਗੁਰੂ ਮਹਾਰਾਜ ਜਾਗ ਪਏ ਹਨ, ਘਰ ਇਸ਼ਨਾਨ ਪਟੀ ਮੁਖ ਬਾਨੀ, ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿਸ਼ੇਸ਼ ਕਹਿੰਦੇ ਸਾਧਨ ਹੈ ਵੀ ਇਹ ਮਰਜ਼ਾਦਾ ਹੈ ਵੀ ਇਸ਼ਨਾਨ ਕਰਕੇ ਫਿਰ ਬਾਣੀ ਪੜ੍ਹਨੀ, ਹੋਰ ਭਾਵੇਂ ਆਸਵਾਸੂ ਜੀ ਮਰ ਲੈਂਦੇ ਕਿ ਮਹੀਨਾ ਮਹੀਨਾ ਵੀ ਨਹੀਂ ਨਹਾਉਂਦੇ, ਪਰ ਇੱਧਰ ਨਹੀਂ ਹੈ, ਇੱਥੇ ਤਾਂ ਘਰ ਇਸ਼ਨਾਨ ਸਿਮਰ ਪ੍ਰਭ ਆਪਣਾ ਇਸੇ ਤਰ੍ਹਾਂ ਉਠ ਇਸ਼ਨਾਨ ਕਰੋ ਪ੍ਰਭਾਤੇ ਸੋਏ ਹਰ ਆਰਾਧੇ ਬਿਕਰੇ ਦਾਵ ਲਗਾ ਮੇਰੇ ਸਤਿਗੁਰ ਸੁਖ ਸਹਿਜ ਸੇਤੀ ਕਰ ਦਾਤੇ ਹੈ। ਇਸ ਤਰ੍ਹਾਂ ਇਸ਼ਨਾਨ ਆਦਿਕ ਆਪ ਜੀ ਨੇ ਕੀਤਾ ਹੈ, ਉਸ ਤੋਂ ਬਾਅਦ ਆਪ ਜੀ ਮੁਖ ਤੋਂ ਬਾਣੀ ਪੜ੍ਹਨ ਲੱਗ ਪਏ ਹਨ, ਸ੍ਰੀ ਕਰਤਾਰ ਸਿਫਤ ਮਹਿਸਾਨੀ, ਉਹ ਬਾਣੀ ਪੜ੍ਹਨ ਲੱਗੇ ਜੋ ਕਰਤਾਰ ਦੀ ਸਿਫਤ ਦੇ ਵਿੱਚ ਸੁਸਤੀ ਵਿੱਚ ਮਿਲੀ ਜੁੜੀ ਹੋਈ ਬਾਣੀ ਹੈ, ਲੱਖ ਪਾਤਾਲ ਲੱਖ ਆਕਾਸ਼, ਜਪ ਬਾਣੀ ਹੀ ਹੈ, ਜਦੋਂ ਮਹਾਰਾਜ ਨੇ ਉਹ ਜਪ ਬਾਣੀ ਪੜ੍ਹਦਿਆਂ ਪੜ੍ਹਦਿਆਂ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਓੜਕ ਓੜਕ ਪਾਲ ਸਕੇ ਵੇਦ ਕਹਿਣ ਇੱਕ ਬਾਤ, ਸਹਿਸ ਅਠਾਰਾ ਕਹਿਣ ਕਤੇਬਾ ਅਸਲੂ ਇੱਕ ਧਾਤ, ਲਿਖਾ ਹੋਏ ਤਾਂ ਲਿਖੀਐ ਲਿਖਾ ਹੋਏ ਬਿਨਾਸ, ਨਾਨਕ ਵੱਡਾ ਆਖੀਐ ਆਪੇ ਜਾਣੇ ਆਪ। ਜਦੋਂ ਇਹ ਪੌੜੀ ਪੜ੍ਹਨਾ ਕੀਤੀ, ਸ੍ਰੀ ਕਰਤਾਰ ਸਿਫਤ ਜਬ ਇਹ ਸ਼ਬਦ ਪੜਿਓ ਸੁਖ ਰਾਸ, ਸੁਖਾਂ ਦੇ ਖਜ਼ਾਨੇ ਨੇ ਸ਼ਬਦ ਪੜਿਆ ਜਾਨੀ ਪੌੜੀ ਪੜੀ ਹੈ, ਇੱਕ ਮੁਰੀਦ ਪੀਰ ਕੋ ਆਇਮ, ਜਿਹੜਾ ਦਸਗੀਰ ਪੀਰੇ ਦਾ ਕਦੇ ਉੱਥੇ ਇਸ਼ਨਾਨ ਕਰਨ ਵਾਸਤੇ ਸੇਵਕ ਚੱਲ ਕੇ ਆਇਆ ਹੈ ਸਾਜਰੇ, ਹਿਤ ਮੱਜਨ ਕੇ ਜਲ ਜਿਹਾਇਮ, ਜਿਸ ਸਥਾਨ ਤੇ ਉਹ ਜਲ ਹੈ ਸੀ ਉੱਥੇ ਇਸ਼ਨਾਨ ਕਰਨ ਵਾਸਤੇ, ਸੁਣਿਓ ਸਰੋਨ ਮੈਂ ਇਹ ਪਦ ਤਾਹੀ, ਇਹ ਜਿਹੜਾ ਪਦ ਹੈ ਇਹ ਲਫ਼ਜ਼ ਹੈ ਉਹ ਪੀਰ ਦੇ ਸੇਵਕ ਨੇ ਵੀ ਸੁਣ ਲਿਆ ਹੈ, ਬਿਸਮ ਰਹਿਓ ਆਪਣੇ ਮਨ ਮਾਹੀ, ਇਹਨਾਂ ਲਫ਼ਜ਼ਾਂ ਨੂੰ ਸੁਣ ਕੇ ਆਪਣੇ ਮਨ ਦੇ ਵਿੱਚ ਬੜਾ ਚਰਜਾ ਹੱਕਾ ਬੱਕਾ ਜਾ ਹੋ ਰਿਹਾ ਹੈ, ਇਹ ਕਿਆ ਕੁਫਰ ਬਖਤ ਹੈ ਕੋਈ, ਆ ਕੌਣ ਕੋਈ ਕਹਿੰਦੇ ਤੜਕੇ ਉੱਠ ਕੇ ਕਹਿੰਦੇ ਝੂਠ ਬੋਲ ਰਿਹਾ ਝੂਠ ਬੋਲੀ ਜਾ ਰਿਹਾ ਹੈ, ਕਹਿਓ ਕੁਰਾਨ ਕਿਤਾਬ ਨਸੋਈ, ਕੁਰਾਨ ਆਦਿਕ ਤੋਂ ਲੈ ਕੇ ਮੁਸਲਮਾਨਾਂ ਦੀ ਕਿਤਾਬਾਂ ਹੈ, ਜੀਰ ਹੈ ਤ੍ਰੇਤ ਹੈ ਜਮਹੂਰ ਹੈ, ਕਿਸੇ ਵਿੱਚ ਵੀ ਇਸ ਤਰ੍ਹਾਂ ਤਾਂ ਕੋਈ ਇਹ ਲਿਖਿਆ ਹੀ ਨਹੀਂ ਹੋਇਆ ਆਖਿਆ ਹੀ ਨਹੀਂ ਹੋਇਆ ਹੈ, ਤਰਕ ਕਰਤ ਅਸ ਗਯੋ ਸਮੀਪਾ, ਇਸ ਤਰ੍ਹਾਂ ਮਨ ਵਿੱਚ ਜੀ ਤਰਕ ਕਰਦਾ ਕਰਦਾ ਨੇੜੇ ਚਲਿਆ ਗਿਆ ਹੈ, ਜਹ ਬੈਠੇ ਬੇਦੀ ਕੁਲ ਦੀਪਾ, ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਗੁਰੂ ਗੁਰੂ ਨਾਨਕ ਸਾਹਿਬ ਜੀ ਬੈਠੇ ਸਨ, ਤੇ ਚਿਨ ਗਾਨ ਲਗਿਓ ਮਰਦਾਨਾ, ਇਹ ਜਾ ਕੇ ਕੋਲ ਬੈਠ ਗਿਆ, ਉਸ ਵੇਲੇ ਮਰਦਾਨੇ ਨੇ ਰਬਾਬ ਲਿਆ ਤੇ ਇਹ ਵੀ ਸ਼ਬਦ ਗਾਉਣ ਲੱਗ ਪਿਆ ਰਾਗ ਵਿੱਚ, ਵਾਹਿ ਰਬਾਬ ਸਿਫਤ ਭਗਵਾਨ, ਰਬਾਬ ਬਜਾ ਕੇ ਤੇ ਪਰਮੇਸ਼ਰ ਭਗਵਾਨ ਦੀ ਸਿਫਤ ਕਰਨ ਲੱਗ ਪਿਆ ਕੀਰਤਨ ਰੂਪ ਵਿੱਚ, ਖਰੋ ਹੋਏ ਸੁਣ ਕੇ ਚਿਰਤਾਏ। ਇਹ ਜਿਹੜਾ ਦਸਤਗੀਰ ਪੀਰ ਦਾ ਸੇਵਕ ਨੇ ਬਹੁਤ ਸਮੇਂ ਤੱਕ ਖੜਾ ਹੋ ਕੇ ਕੀਰਤਨ ਵੀ ਸੁਣਿਆ ਹੈ। ਗਮਨਿਓ ਬਾਹਰ ਪੀਰ ਨਿਜ ਥਾਏ, ਜਿੱਥੇ ਆਪਣਾ ਇਹਦਾ ਪੀਰ ਸੀ ਉਸ ਥਾਂ ਤੇ ਚਲਿਆ ਗਿਆ ਕੋਲ, ਅਵਸਰ ਪਾਏ ਸਬੂਜਨ ਕੀਨਾ, ਮੌਕਾ ਸਮਾਂ ਪਾ ਕੇ ਦਸਤਗੀਰ ਪੀਰ ਨੂੰ ਇਸਨੇ ਪੁੱਛਣਾ ਕੀਤਾ, ਹਜ਼ਰਤ ਸੁਣੋ ਕੁਫਰ ਇੱਕ ਪੀਨਾ। ਇਹ ਦਸਤਗੀਰ ਪਾਤਸ਼ਾਹ ਜੀ ਸੁਣੋ ਇੱਕ ਬੜਾ ਤਕੜਾ ਝੂਠ ਗੱਪ, ਹਿੰਦ ਫਕੀਰ ਵਹਿਰ ਹੈ ਬੈਸਾ, ਹਿੰਦੁਸਤਾਨ ਤੋਂ ਇੱਕ ਬਾਹਰ ਆਇਆ ਫਕੀਰ ਤੇ ਬੈਠਾ ਹੋਇਆ ਜਲ ਦੇ ਕਿਨਾਰੇ, ਬਾਕੀ ਉਹ ਬਕਾਓ ਕੁਫਰ ਤਿੰਨ ਐਸਾ, ਪੀਰ ਜੀ ਕੀ ਦੱਸਾਂ ਉਹਨਾਂ ਨੇ ਇਹੋ ਜਿਹਾ ਕਹਿੰਦੇ ਕੋਹਰ ਵੱਡਾ ਸਾਰਾ ਝੂਠ ਬੋਲਿਆ ਹੈ। 14 ਤਬਕ ਕੁਰਾਨ ਬਤਾਏ, ਕੁਰਾਨ ਦੇ ਵਿੱਚ 14 ਲੋਕ ਹੀ ਦੱਸੇ ਹੋਏ ਹੈ ਵੀ ਸੱਤ ਹੇਠਲੇ ਹੈ ਸਤ ਉਪਰਲੇ ਹਨ, ਇਹਤੇ ਹੀ ਤੁਮ ਆਪ ਸੁਣਾਏ। ਇਹ ਦਸਗੀਰ ਪੀਰ ਜੀ ਆਪ ਹੀ ਨਹੀਂ ਕਥਨ ਕੀਤੇ ਹੈ ਵੀ 14 ਤਬਕੇ 14 ਹੀ ਲੋਕ ਹਨ, ਤਿਸਨੇ ਲੱਖ ਆਕਾਸ ਪਤਾਲੇ। ਜਿਹੜੇ ਬਾਹਰ ਹਿੰਦੁਸਤਾਨ ਤੋਂ ਫਕੀਰ ਆਏ ਉਹਨਾਂ ਨੇ ਕਿੱਡਾ ਕਹਿੰਦੇ ਵੱਡਾ ਗੱਪ ਬੋਲਿਆ, ਉਹ ਕਹਿੰਦੇ ਲੱਖਾਂ ਪਤਾਲ ਤੇ ਲੱਖਾਂ ਹੀ ਆਕਾਸ਼ ਹੈ। ਬਹੁਰ ਨ ਔਰ ਕਥਕ ਰਹਿ ਭਾਲੇ, ਭਾਲਦੇ ਹੋਏ ਥਪਕ ਇਹ ਹੈ ਫਿਰ ਵੀ ਉਹਨਾਂ ਲੱਖਾਂ ਪਤਾਲਾਂ ਦਾ ਔੜਕ ਨਹੀਂ ਅੰਤ ਨਹੀਂ ਹੈ। ਸੁਣ ਕੇ ਅਜਰਜ ਮੁਝ ਮਨ ਆਵਾ, ਇਹ ਦਸਗੀਰ ਸੀ ਉਹਨਾਂ ਦੇ ਵੱਡੇ ਵੱਡੇ ਗੱਪ ਸੁਣ ਕੇ ਮੇਰੇ ਮਨ ਵਿੱਚ ਤਾਂ ਚਰਜਪਣ ਆ ਗਿਆ। ਸਹਿਓ ਨ ਜਾਏ ਜੋ ਤਾਹੇ ਸੁਣਾਵਾ, ਉਹਨਾਂ ਨੇ ਇਸ ਤਰ੍ਹਾਂ ਕਹਿੰਦੇ ਵੱਡਾ ਸਾਰਾ ਝੂਠ ਬੋਲਿਆ, ਮੈਥੋਂ ਤਾਂ ਸਹਾਰਿਆ ਨਹੀਂ ਜਾਂਦਾ, ਮੈਨੂੰ ਤਾਂ ਗੁੱਸਾ ਚੜਿਆ ਹੋਇਆ। ਲਿਖਿਓ ਖਿਲਾਫ ਕੁਰਾਨ ਦਰਮਿਆਨ, ਕੇ ਜਿਹੜਾ ਕੁਰਾਨ ਸ਼ਰੀਫ ਉਹਦੇ ਦਰਮਿਆਨ ਜੋ ਕੁਛ ਲਿਖਿਆ ਉਥੋਂ ਉਲਟ ਲਿਖਿਆ ਉਹਨਾਂ ਨੇ। ਕੂਰੋ ਕਿਦੋਂ ਫਕੀਰ ਅਜਾਨ, ਕਹਿੰਦੇ ਜਾਂ ਤਾਂ ਕੁਰਾਨ ਦੇ ਵਿੱਚ ਉਲਟ ਲਿਖਿਆ ਹੈ ਜਾਂ ਜਿਹੜਾ ਉਹ ਫਕੀਰ ਬੈਠਾ ਉਹ ਕਹਿੰਦੇ ਝੂਠ ਬੋਲ ਰਿਹਾ, ਉਹ ਝੂਠ ਕਹਿ ਰਿਹਾ ਵੀ ਲੱਖਾਂ ਪਤਾਲ ਕਹ ਲੱਖਾਂ ਆਕਾਸ਼ ਕਹਿ ਰਿਹਾ ਹੈ। ਇੱਕ ਤੋਂ ਇਹ ਤਿੰਨ ਕਹਿਓ ਅਚੰਬਾ, ਇੱਕ ਤਾਂ ਉਹਨੇ ਕਹਿੰਦੇ ਇਸ ਤਰ੍ਹਾਂ ਦੀ ਗੱਲ ਅਚੰਬੇ ਵਾਲੀ ਇਹ ਆਖੀ ਹੈ ਜਿਹਨੇ ਕਿਤੇ ਵੀ ਨਾ ਆਖੀ ਹੈਰਾਨ ਕਰਨ ਵੀ ਲੱਖਾਂ ਪਤਾਲ ਆਕਾਸ਼ ਹੈ ਫਿਰ ਵੀ ਉਹਨਾਂ ਦਾ ਔੜ ਕੰਧ ਨਹੀਂ ਹੱਦ ਬੰਨਾ ਨਹੀਂ। ਦੂਸਰ ਕੀਨ ਰਾਗ ਪ੍ਰਾਰੰਭਾ, ਦੂਸਰਾ ਕਹਿੰਦੇ ਉਹਨਾਂ ਦਾ ਜਿਹੜਾ ਸਾਥੀ ਸੀ ਉਹਨੇ ਹੱਥ ਵਿੱਚ ਰਬਾਬ ਲਿਆ ਤੇ ਰਾਗ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ। ਤੁਮਨੇ ਸਗਰੇ ਦੇਸ਼ ਮਝਾਰੀ, ਦਸਤਗੀਰ ਪੀਰ ਜੀ ਤੁਸੀਂ ਤਾਂ ਸਾਰੇ ਇਲਾਕੇ ਦੇ ਵਿੱਚ ਕਰਨ ਸਰੋਦ ਕੀਨ ਹਟਕਾਰੇ, ਜਿਹੜਾ ਰਾਗ ਵਿੱਚ ਕੀਰਤਨ ਕਰਨਾ ਹੈ ਰਾਗ ਵਿੱਚ ਗਾਉਣਾ ਹੈ ਤੁਸੀਂ ਰੋਕਿਆ ਹੋਇਆ ਹੈ। ਜੇ ਸਮੀਪ ਹੋਏ ਆਇਸ ਭੰਗਾ, ਇਹ ਦਸਤਗੀਰ ਪੀਰ ਜੀ ਜੇ ਆਪ ਜੀ ਦੇ ਨੇੜੇ ਤੇੜੇ ਆਪ ਜੀ ਦੀ ਆਗਿਆ ਦਾ ਉਲੰਘਣ ਹੋ ਰਿਹਾ ਆਹੈ ਦੂਰ ਸੋ ਕਰੈ ਨਿਸ਼ੰਗਾ, ਕੋਈ ਫਿਰ ਦੂਰ ਬੈਠਾ ਹੋ ਉਹ ਤਾਂ ਫਿਰ ਆਪਣੇ ਨਿਸ਼ੰਗ ਹੋ ਕੇ ਨਿਡਰ ਹੋ ਕੇ ਇਉਂ ਕਰੂ ਰਾਗ ਗਾਊਗਾ। ਦਿਨ ਪ੍ਰਤ ਤੇਜ ਹੋਏ ਲੱਗ ਜਾਈ, ਇਸ ਤਰ੍ਹਾਂ ਜੇ ਤੁਹਾਡੇ ਕੋਲ ਬੈਠਿਆ ਤੁਹਾਡਾ ਉਲੰਘਣ ਕਰ ਰਿਹਾ ਗਿਆ ਦਾ ਫਿਰ ਤਾਂ ਤੁਹਾਡਾ ਦਿਨੋ ਦਿਨ ਤੇਜ ਪ੍ਰਤਾਪ ਘਟਦਾ ਹੀ ਜਾਊਗਾ। ਜੇ ਨਤ ਦਾਰਕ ਦੇਹ ਤੇ ਸਤਾਈ, ਉਹਨਾਂ ਫਕੀਰਾਂ ਨੂੰ ਜਿਹੜੇ ਲੱਖਾਂ ਪਤਾਲ ਕਹਿੰਦੇ ਤੇ ਰਾਗ ਵਿੱਚ ਗਾਉਂਦੇ ਉਹਨਾਂ ਨੂੰ ਤਕੜੀ ਸਜ਼ਾ ਨੀ ਨਾ ਦਿੰਦੇ ਤੁਸੀਂ। ਇਸ ਫਕੀਰ ਨੇ ਕੁਫਰ ਉਚਾਰਾ, ਜਿਹੜੇ ਹੁਣ ਬਾਹਰ ਫਕੀਰ ਆਏ ਬੈਠੇ ਇਹਨਾਂ ਨੇ ਬੜਾ ਭਾਰੀ ਲੱਖਾਂ ਪਤਾਲ ਲੱਖਾਂ ਆਕਾਸ਼ ਕਹਿ ਕੇ ਝੂਠ ਬੋਲਿਆ ਹੈ। ਲਾਇਕ ਹੈ ਸਜਾਏ ਇਹ ਭਾਰਾ, ਇਸ ਕਰਕੇ ਜਿਹੜਾ ਵੀ ਫਕੀਰ ਆਏ ਤਾਂ ਬੜੀ ਤਕੜਾ ਲਗ ਸਜ਼ਾ ਦੇ ਲੋਕ ਜੋਗ ਹੀ ਹੈ। ਜੋ ਇਸ ਕੋ ਬਰਜਾ ਨਹਿ ਅਬ ਹੀ, ਦਸਗੀਰ ਫਕੀਰ ਪੀਰ ਜੀ, ਇਹ ਫਕੀਰ ਨੂੰ ਜੇ ਤੁਸੀਂ ਹੁਣ ਨਹੀਂ ਰੋਕੋਗੇ, ਮੁਸਲਮਾਨ ਕਾਫਰ ਹੈ ਸਭ ਹੀ, ਜਿੰਨੇ ਮੁਸਲਮਾਨ ਸਾਰੇ ਕਹਿੰਦੇ ਦੇ ਮਗਰ ਲੱਗ ਕੇ ਕਾਫਰ ਹੋ ਜਾਣਗੇ, ਹਿੰਦੂ ਹੁੰਦੋ ਜੇ ਬਣ ਜਾਣਗੇ। ਦਸਤਗੀਰ ਸੁਣ ਕੇ ਅਸ ਚੇਰਾ, ਆਪਣੇ ਸੇਵਕ ਤੋਂ ਜਿਹੜਾ ਦਸਤਗੀਰੇ ਪੀਰ ਝਗੜੇ ਝਗੜੇ ਵਾਲੀ ਗੱਲ ਜੀ ਸੁਣ ਕੇ, ਮਨ ਮੈਂ ਕੀਨੋ ਕ੍ਰੋਧ ਕਨੇਰਾ, ਉਸ ਵੇਲੇ ਆਪਣੇ ਮਨ ਦੇ ਵਿੱਚ ਤਕੜਾ ਇਸ ਨੇ ਗੁੱਸਾ ਕੀਤਾ ਹੈ, ਆਇਸ ਸਗਰੇ ਨਗਰ ਪਠਾਈ, ਫਿਰ ਕੀ ਹੈ ਸਾਰੇ ਬਗਦਾਦ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਆਗਿਆ ਕਰਕੇ ਭੇਜ ਦਿੱਤੀ, ਸੰਗ ਸਾਰ ਤਿਸ ਕਰੀਏ ਜਾਈ, ਜਿਹੜਾ ਬਾਹਰ ਆ ਕੇ ਨਵਾਂ ਨਵਾਂ ਫਕੀਰ ਬੈਠਿਆ, ਲੱਖਾਂ ਪਤਾਲ ਲੱਖਾਂ ਆਕਾਸ਼ ਕਹਿ ਕੇ ਗੱਪ ਬੋਲ ਲੈ ਝੂਠ ਬੋਲ ਲੈ, ਸਾਰੇ ਜਾ ਕੇ ਉਹਨਾਂ ਨੂੰ ਪੱਥਰਾਂ ਦੀ ਮਾਰ ਕਰੀਏ, ਪੱਥਰ ਮਾਰ ਮਾਰ ਕੇ ਵੱਟੇ ਮਾਰ ਮਾਰ ਕੇ ਉਹਨੂੰ ਮਾਰ ਦਈਏ, ਸਭ ਚੱਲ ਜਾ ਹੁਣ ਲਾਵੋ ਦੇਰਾ, ਸਾਰੇ ਸ਼ਹਿਰ ਨੂੰ ਆਗਿਆ ਕਰਦੀ ਵੀ ਛੇਤੀ ਚਲੇ ਜਾਓ, ਦੇਰੀ ਨਾ ਲਾਓ, ਢਿਲ ਮਟ ਨਾ ਕਰੋ, ਹੁਕਮ ਭੰਗ ਕੀਨੋ ਤਿੰਨ ਮੇਰਾ, ਉਹਨੇ ਹਿੰਦੁਸਤਾਨ ਚੋ ਆ ਕੇ ਫਕੀਰ ਨੇ ਲੱਖਾਂ ਪਤਾਲ ਰਾਗ ਵਿੱਚ ਗੋ ਅੰਗਾਇਨ ਕਰਕੇ ਮੇਰਾ ਹੁਕਮ ਕਹਿੰਦੇ ਨਾਸ ਕਰਤਾ, ਹੁਕਮ ਖਤਮ ਕਰ ਦਿੱਤਾ, ਹੁਕਮ ਨਹੀਂ ਮੰਨਿਆ ਹੈ, ਹਜ਼ੂਰ ਜਿਨ ਕੀਨ ਟਿਠਾਈ, ਬਿਲਕੁਲ ਮੇਰੇ ਨੇੜੇ ਹੋ ਕੇ ਬੜੀ ਢੀਠਤਾਈ ਕੀਤੀ, ਦੂਰ ਪਏ ਤੇ ਕਸ ਡਰ ਪਾਈ, ਦੂਰ ਕਿਤੇ ਚਲੇ ਗਏ ਫਿਰ ਕਿੱਥੇ ਡਰ ਪਾਉਣਾ, ਫਿਰ ਤਾਂ ਇਸ ਤਰ੍ਹਾਂ ਕਰੀ ਕਰਾਈ ਹੀ ਜਾਣਗੇ, ਇਹ ਬਗਦਾਦ ਜਥਾਨ ਮਹਾਨਾ, ਜਿਹੜਾ ਸਾਡਾ ਬਗਦਾਦ ਸ਼ਹਿਰ ਹੈ ਬੜਾ ਮਹਾਨ ਹੈ, ਬਾਕੀ ਸ਼ਹਿਰਾਂ ਵਰਗਾ ਨਹੀਂ ਹੈ, ਤੁਰਕਾਨੇ ਕੋ ਵੱਡੋ ਟਿਕਾਣਾ, ਮੁਸਲਮਾਨਾਂ ਦਾ ਕਹਿੰਦੇ ਬਹੁਤ ਵੱਡਾ ਟਿਕਾਣਾ ਹੈ, ਇੱਥੇ ਬੜੇ ਬੜੇ ਮੁਸਲਮਾਨ ਸ਼ਰੀਰ ਤਰਸ ਵੀ ਰਹਿੰਦੇ, ਜੇਕਰ ਇਹਾਂ ਅਵਗਿਆ ਹੋਏ, ਸਾਡੇ ਇੱਥੇ ਪੀਰਾਂ ਦੇ ਰਹਿੰਦੇ ਆ, ਇਸ ਤਰ੍ਹਾਂ ਕਹਿੰਦੇ ਅਵਗਿਆ ਹੋ ਗਈ ਹੈ, ਬੇਅਦਬੀ ਹੋ ਗਈ ਵੀ ਰਾਗ ਵਿੱਚ ਗਾਇਆ ਹੈ ਤੇ ਝੂਠ ਬੋਲਿਆ ਗਿਆ ਲੱਖਾਂ ਪਤਾਲ ਕਹਿ ਕੇ, ਪੁੰਨ ਮੇਰ ਜਾਤ ਰੱਖੈ ਨਹਿ ਕੋਈ, ਕਹਿੰਦੇ ਬਾਕੀ ਦੂਰ ਸਖਾਣਿਆਂ ਵਿੱਚ ਕਿਹਨੇ ਮਰਜ਼ਾਦਾ ਰੱਖਣੀ ਹੈ, ਕਿਹਨੇ ਰਾਗ ਵਿੱਚ ਨਹੀਂ ਗਾਉਣਾ ਹੈ, ਰਾਗ ਬੰਦ ਰੱਖਣਾ ਹੈ, ਇਸ ਤਰ੍ਹਾਂ ਲੱਖਾਂ ਪਤਾਲ ਬੋਲ ਕੇ ਝੂਠ ਨਹੀਂ ਬੋਲਣਾ ਹੈ। ਦਸਤਗੀਰ ਕੀ ਆਇਸ ਪਾਏ, ਉਸ ਵੇਲੇ ਕਹਿੰਦੇ ਦਸਤਗੀਰ ਪੀਰ ਦੀ ਆਗਿਆ ਪਾ ਕੇ ਬਗਦਾਦ ਸ਼ਹਿਰ ਵਾਸੀ, ਬਾਲਕ ਬੁੱਢੇ ਤਰਨੇ ਧਾਏ, ਕੋਈ ਬੱਚਾ ਹੈ, ਕੋਈ ਜਵਾਨ ਹੈ, ਕੋਈ ਬੁੱਢਾ ਹੈ, ਸਭ ਕਹਿੰਦੇ ਪੱਥਰ ਵੱਟੇ ਜੇ ਲੈ ਕੇ ਦੌੜ ਪਏ ਹਨ, ਇੱਕ ਇੱਕ ਬਾਹਨ ਸਭ ਕਰ ਲੀਨਾ, ਨੇ ਇੱਕ ਕਬੱਟਾ ਜਾ ਆਪਣੇ ਹੱਥ ਵਿੱਚ ਫੜ ਲਿਆ, ਚੱਲਣ ਲੱਗੇ ਬੜ ਰੌਰਾ ਕੀਨਾ, ਤੁਰਨ ਲੱਗੇ ਨਾ ਮਹਾਰਾਜ ਬਲ ਨੂੰ ਬੜਾ ਰੌਲਾ ਰੱਪਾ ਜਾ ਕੀਤਾ ਵੀ ਜਾਂਦਿਆਂ ਪੱਠੇ ਮਾਰ ਮਾਰ ਕੇ ਇਹਨਾਂ ਨੂੰ ਖਤਮ ਕਰ ਦੇਣਾ, ਛੱਡਣਾ ਨਹੀਂ ਇਹਨਾਂ ਨੂੰ। ਸ੍ਰੀ ਨਾਨਕ ਸੁਣ ਕੇ ਤੇ ਕਾਲਾ, ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਰੌਲਾ ਗੋੜਾ ਜਾ ਸੁਣਿਆ ਵੀ ਪੱਥਰ ਵੱਟੇ ਚੁੱਕੀ ਆਉਂਦੇ ਸਾਨੂੰ ਮਾਰਨ ਨੂੰ, ਉੱਚੀ ਦੀਨੀ ਭਾਂਗ ਵਿਸਾਲਾ, ਆਪ ਜੀ ਨੇ ਆਪਣੇ ਢੰਗ ਨਾਲ ਜਿਵੇਂ ਮੁਸਲਮਾਨ ਉੱਚੀ ਬਾਂਗ ਦਿੰਦੇ ਆ ਆਪਣੇ ਖਿਆਲਾਂ ਅਨੁਸਾਰ, ਫਿਰ ਉਹ ਬਾਂਗ ਜੀ ਦਿੱਤੀ ਜਾਣੀ ਉੱਚੀ ਦੇ ਕੇ ਬੋਲੇ ਆਪ ਜੀ, ਨਿਰੰਕਾਰ ਸਤਿ ਸ੍ਰੀ ਅਕਾਲ, ਇਸ ਤਰ੍ਹਾਂ ਨਿਰੰਕਾਰ ਸਤਿ ਸ੍ਰੀ ਅਕਾਲ, ਗੁਰਬਰ ਏਕੰਕਾਰ ਕਿਰਪਾਲਾ, ਗੁਰਬਰ ਏਕੰਕਾਰ ਕਿਰਪਾਲ, ਇਹ ਮਹਾਰਾਜ ਨੇ ਇਸ ਤਰ੍ਹਾਂ ਦੀ ਜਿਵੇਂ ਉੱਚੀ ਬੋਲ ਕੇ ਬਾਂਗ ਜੀ ਦਿੰਦੇ ਹੁੰਦੇ ਹੋ, ਮਹਾਰਾਜ ਉੱਚੀ ਬੋਲੇ ਬਾਂਗ ਬੋਲਣ ਕਰਨ ਵਾਂਗ, ਸੁਣ ਕਰ ਬਾਂਗ ਸਰਬ ਨਰ ਨਾਰੀ, ਉਸ ਵੇਲੇ ਇਸ ਤਰ੍ਹਾਂ ਦੀ ਅਸ਼ਚਰਜ ਤਰ੍ਹਾਂ ਦੀ ਬਾਂਗ ਜੀ ਸੁਣ ਕੇ ਜਿੰਨੇ ਇਸਤਰੀ ਪ੍ਰੋ ਵੱਟੇ ਜੇ ਚੁੱਕੀ ਆਉਂਦੇ ਸੀ, ਸੁਣ ਮੁੰਨ ਹੋਏ ਇੱਕ ਵਾਰੀ, ਇੱਕ ਵਾਰੀ ਕਹਿੰਦੇ ਸਾਰੇ ਮੁਰਸ਼ਤ ਹੋ ਗਏ, ਬੇਹੋਸ਼ ਹੋ ਕੇ ਡਿੱਗ ਪਏ, ਜਬ ਹੈ ਬਿਲੋਕੀ ਅਜਮਤ ਪੀਨਾ। ਨਿਰੋਏ ਦਸਤਗੀਰ ਪੀਰ ਨੇ ਬੜੀ ਭਾਰੀ ਤਾਕਤ ਦੇਖੀ ਸਤਿਗੁਰਾਂ ਦੀ, ਆਪਹਿ ਪੀਰ ਪਿਆਨੋ ਕੀਨਾ। ਦਸਤਗੀਰ ਪੀਰ ਨੇ ਆਪ ਹੀ ਚੱਲ ਕੇ ਆਉਣਾ ਕੀਤਾ ਸਤਿਗੁਰੂ ਵੱਲ ਨੂੰ। ਮਾਨਵ ਬ੍ਰਿੰਦ ਲੀਏ ਨਿਜ ਸੰਗਾ, ਆਪਣੇ ਬਹੁਤੇ ਲੋਕਾਂ ਨੂੰ ਨਾਲ ਲੈ ਲਿਆ ਇਸ ਨੇ। ਜੀਤਨ ਆਇਓ ਹਿਰਦੈ ਉਮੰਗਾ, ਹਿਰਦੇ ਵਿੱਚ ਬੜਾ ਚਾਅ ਉਰਸ਼ਾ ਧਾਰ ਕੇ ਜਿੱਤਣ ਲਈ ਆ ਗਿਆ। ਨਿਜ ਅਜਮਤ ਜੜਤਾ ਸਭ ਕੇਰੀ, ਆਪਣੀ ਜਿਹੜੀ ਤਾਕਤ ਹੈ ਉਹਦੇ ਨਾਲ ਕਹਿੰਦੇ ਸਾਰਿਆਂ ਦੀ ਜਿਹੜੀ ਮੂਰਛਾ ਮੂਰਛਾ ਹੈ। ਦਸਤਗੀਰ ਹਰ ਦੀ ਬਿਨ ਦੇਰੀ, ਦਸਤਗੀਰ ਪੀਰ ਨੇ ਬਿਨਾਂ ਦੇਰੀ ਤੋਂ ਬਿਨਾਂ ਢਿਲਮਟ ਤੋਂ ਨਾਸ ਕਰ ਦਿੱਤੀ ਹੈ, ਸਭ ਹੋਸ਼ ਵਿੱਚ ਲੈ ਆਂਦੇ ਆਪਣੀ ਤਾਕਤ ਨਾਲ। ਗਰਭ ਚਲਾ ਜਹ ਸੁਮਤ ਨਿਕੇਤੂ, ਆ ਕਹਿੰਦੇ ਹਕਾਰ ਨਾਲ ਚੱਲਿਆ ਜਿੱਥੇ ਸ੍ਰੇਸ਼ਟ ਮਤ ਦਾ ਘਰ ਗੁਰੂ ਨਾਨਕ ਸਾਹਿਬ ਜੀ ਬੈਠੇ ਬਾਹਰ ਬਾਰ। ਭਾਨ ਤੇਜ ਹਰ ਚਹਿ ਖਦਿਓ ਤੂ, ਤੈਂ ਗੱਲ ਹੈ ਜਿਵੇਂ ਕਹਿੰਦੇ ਟਟਿਆਣਾ ਜਾ ਸੂਰਜ ਦਾ ਤੇਜ ਪ੍ਰਤਾਪ ਨਾਸ ਕਰਨਾ ਚਾਹੇ। ਸਭ ਇੱਕ ਬਾਰ ਆਏ ਚੌ ਫੇਰੇ, ਔਰ ਇਸ ਬਗਦਾਰ ਸ਼ਹਿਰ ਦੇ ਜਿੰਨੇ ਲੋਕ ਬੁੱਟਾ ਜਾ ਲੈ ਕੇ ਚਾਰ ਸ਼ਫੇਰੇ ਇੱਕੋ ਵਾਰੀ ਆ ਗਏ ਸਤਿਗੁਰਾਂ ਦੇ। ਹਿਤ ਮਾਰਨ ਕੀ ਭੁਜਾ ਉਚੇਰੇ, ਬੱਟੇ ਮਾਰਨ ਵਾਸਤੇ ਸਾਰਿਆਂ ਨੇ ਬਾਹਾਂ ਤਾਂ ਉੱਚੀਆਂ ਚੁੱਕੀਆਂ ਹੋਈਆਂ। ਇੱਕ ਇੱਕ ਪਾਹਨ ਸਭ ਕਰ ਮਾਹੇ, ਇੱਕ ਇੱਕ ਪੱਥਰ ਦਾ ਬੱਟ ਰਾਜਾ ਸਾਰਿਆਂ ਦੇ ਹੱਥਾਂ ਵਿੱਚ ਹੈ। ਅਨਗਨ ਮਾਨਵ ਗਿਣਤੀ ਨਾਹੀ, ਇੰਨੇ ਲੋਕ ਹੈ ਜਿਨ੍ਹਾਂ ਦਾ ਹਿਸਾਬ ਕਿਤਾਬ ਨਹੀਂ, ਗਿਣਤੀ ਮਿਣਤੀ ਨਹੀਂ। ਜਬ ਮਨ ਵਿਖੇ ਚਹਿਤ ਸਭ ਮਾਰਾ, ਮਨ ਵਿੱਚ ਚਾਹੁੰਦੇ ਹੈ ਵੀ ਹੁਣੇ ਅਸੀਂ ਮਰ ਗਏ ਵੱਟੇ ਜੇ ਨਾਨਕ। ਤੇਹ ਚਿੰਨ ਸ੍ਰੀ ਪ੍ਰਭ ਕੀਨ ਹੁੰਕਾਰਾ, ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਹੁੰਗਾਰਾ ਜਾ ਮਾਰਿਆ। ਠਾਂਡੀ ਹੀ ਉਚੇਰੀ ਬਾਹੈ, ਉਸੇ ਵੇਲੇ ਸਾਰਿਆਂ ਲੋਕਾਂ ਦੀਆਂ ਜਿਹੜੀਆਂ ਬਾਂਹ ਉੱਚੀਆਂ ਖੜੀਆਂ ਰਹਿ ਗਈਆਂ। ਉਤਰਹ ਤਰਨਾ ਉਤਾਰਿਓ ਚਾਹੈ, ਬਾਹਾਂ ਨੂੰ ਹੇਠਾਂ ਜਾ ਲਾਇਆ ਚਾਹੁੰਦੇ ਆ ਪਰ ਹੇਠਾਂ ਉਤਰਦੀਆਂ ਨੇ, ਲੈਂਦੀਆਂ ਨੀ ਆਉਂਦੀਆਂ ਨੀ ਬਾਹਾਂ। ਕਾਸ਼ਟ ਕੇ ਸਮਾਨ ਸੋ ਗਾਡੀ, ਜਿਵੇਂ ਲੱਕੜ ਹੁੰਦੀ ਹੈ ਨਾ ਇਸ ਤਰ੍ਹਾਂ ਬੜੀਆਂ ਤਕੜੀਆਂ ਉਸਦੀਆਂ ਜਿਹੀਆਂ ਖੜੀਆਂ ਰਹਿ ਗਈਆਂ। ਕਿਸਮ ਰਹੇ ਸਭ ਪੀਰਾ ਬਾਡੀ, ਸਾਰੇ ਲੋਕ ਜੇ ਬੜੇ ਹੈਰਾਨ ਹੋ ਗਏ ਵੀ ਹੱਥ ਜੀਆਂ ਬਾਹਾਂ ਕਿਉਂ ਖੜ ਗਈਆਂ, ਸਾਰਿਆਂ ਨੂੰ ਬੜੀ ਪੀੜਾ ਤਕਲੀਫ ਜੀ ਵੱਧ ਗਈ ਹੈ। ਦਸਤਗੀਰ ਆਪਣੀ ਤਿੰਨ ਤੇਹ ਕਾਲਾ, ਉਸ ਵੇਲੇ ਦਸਤਗੀਰ ਪਾਤਸ਼ਾਹ ਪੀਰ ਨੇ ਦਸਤਗੀਰ ਕਰਾ ਮਾਤ ਕਰ ਰਹੇ ਹੋ ਵਿਸਾਲਾ, ਇਸ ਤਰ੍ਹਾਂ ਕਹਿੰਦੇ ਬੜੀ ਭਾਰੀ ਸ਼ਕਤੀ ਲਾਉਣ ਲੱਗਿਆ ਹੈ। ਕਛੂ ਨ ਲੱਗੀ ਰਹੇ ਪਚਹਾਰੀ, ਇਹਦੀ ਤਾਕਤ ਗੁਰੂ ਮਹਾਰਾਜ ਦੀ ਤਾਕਤ ਉੱਪਰ ਲੱਗੀ ਨੀ, ਕਹਿੰਦੇ ਹੰਬ ਹਾਰ ਕੇ ਰਹਿ ਗਿਆ। ਮਨ ਜਾਣੇ ਆਪਣੇ ਤੇ ਭਾਰੀ, ਮਨ ਵੇ ਜਾਣ ਲਿਆ ਵੀ ਜਿਹੜੇ ਮਨ ਜਾਣੇ ਆਪਣੇ ਤੇ ਭਾਰੀ, ਆਪਣੇ ਮਨ ਵਿੱਚ ਸਮਝ ਲਿਆ ਵੀ ਇਹ ਜਿਹੜੇ ਗੁਰੂ ਨਾਨਕ ਫਕੀਰ ਹੈ ਮੇਰੇ ਨਾਲ ਸ਼ਕਤੀ ਕਰਕੇ ਤਕੜੇ ਹਨ, ਭਾਰੀ ਮਹਾਨ ਹਨ। ਜਿਉਂ ਉੱਡ ਅਲਪ ਸੋ ਕਰੈ ਮਜੇਜਾ, ਜਿਸ ਤਰ੍ਹਾਂ ਕਹਿੰਦੇ ਛੋਟਾ ਜਿਹਾ ਜਿਹੜਾ ਟਟਾਣਾ ਹੈ ਆਪਣੇ ਮਨ ਦੇ ਵਿੱਚ ਹੰਕਾਰ ਜਾ ਕਰੇ ਵੀ ਮੈਂ ਬਹੁਤ ਤਕੜਾ ਚਾਨਣ ਕਰ ਸਕਦਾ। ਸਭ ਤਾਂ ਕੋ ਦਬਾਏ ਦਿਓ ਤੇਜਾ, ਜਿਹੜਾ ਸੂਰਜ ਹੈ ਉਹਦਾ ਤੇਜ ਪ੍ਰਤਾਪ ਉਹਦਾ ਚਾਨਣ ਪ੍ਰਕਾਸ਼ ਮੈਂ ਵੀ ਆਪਣੇ ਪ੍ਰਕਾਸ਼ ਨਾਲ ਦਬਾ ਦਿਆਂਗਾ, ਨੀਵਾਂ ਘੱਟ ਕਰ ਦਿਆਂਗਾ। ਤਨਕ ਬਗੂਰਾ ਉਰ ਗਰਬਾਇਓ, ਜਿਵੇਂ ਛੋਟਾ ਜਿਹਾ ਹਵਾ ਦਾ ਬਾਬਰੋੜਾ ਮਨ ਦੇ ਵਿੱਚ ਹੰਕਾਰ ਕਰੇ। ਸਬਲ ਅੰਧੇਰੀ ਸਨਮੁਖ ਜਾਇਓ, ਕਹਿੰਦੇ ਬੜੀ ਬਲ ਵਾਲੀ ਹਨੇਰੀ ਦੇ ਸਾਹਮਣੇ ਨੂੰ ਜਾਵੇ ਪਾਪ ਰੋੜਾ ਜਾਏ ਉਹ ਚਲੇ ਆਏ ਪਾਪ ਰੋੜੇ ਵਾਂਗੂ ਤਿਉਂ ਕਰ ਗੁਣ ਹੈ ਨਾ ਜੀਤੇ ਉਹ ਜਾਏ ਮਨ ਵਿੱਚ ਵਿਚਾਰਦਾ ਵੀ ਮਹਾਰਾਜ ਤਾਂ ਤਿੱਖੀ ਹਨੇਰੀ ਵਰਗੇ ਆ ਮੈਂ ਬਾਬ ਰੋੜੇ ਵਰਗਾ ਮੈਂ ਟਟਾਣੇ ਵਰਗਾ ਮਹਾਰਾਜ ਸੂਰਜ ਵਰਗੇ ਆ ਵੀ ਮੈਥੋਂ ਤਾਂ ਇਹ ਜਿੱਤੇ ਨੀ ਜਾਣੇ ਪਾਪ ਬੋਲਣ ਮੈਂ ਦਿਓ ਹਰਾਏ ਮਨ ਵਿੱਚ ਵਿਚਾਰਦਾ ਵੀ ਮੈਂ ਗੱਲਬਾਤ ਕਰਨ ਵਾਸ ਬੜਾ ਸਿਆਣਾ ਹਾਂ ਹੁਣ ਬੋਲਣ ਵਿੱਚ ਮਹਾਰਾਜ ਨੂੰ ਹਰਾ ਦਿਆਂਗਾ ਚੁੱਪ ਕਰਵਾ ਦਿਆਂਗਾ ਬਸ ਵਿਚਾਰ ਕਹਿ ਗਏ ਸਮੀਪਾ ਇਸ ਤਰ੍ਹਾਂ ਦੀ ਸੋਚ ਵਿਚਾਰ ਕਰਦਾ ਕਰਦਾ ਇਹ ਦੱਸ ਕੀਰ ਬਿਲਕੁਲ ਨੇੜੇ ਚਲਿਆ ਗਿਆ ਸਤਿਗੁਰਾਂ ਦੇ ਬੈਠਿਓ ਜਹ ਬੇਦੀ ਕੁਲ ਦੀਪਾ ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਗੁਰੂ ਸਤਿਗੁਰੂ ਬੈਠੇ ਨਾ ਬਾਹਰ ਬਾਹਰ ਉੱਥੇ ਜਾ ਪਹੁੰਚਾ ਹੈ ਕਹਿਤ ਭਇਓ ਤੂੰ ਕੁਫਰ ਅਲਾਵਾ ਜਾਂਦਿਆਂ ਸਾਰ ਕਹਿਣ ਲੱਗੇ ਉਹ ਫਕੀਰਾ ਤੈਨੇ ਬਹੁਤ ਵੱਡਾ ਝੂਠ ਬੋਲਿਆ ਕੋ ਹੈ ਤੂੰ ਕਿਸੇ ਚੱਲ ਆਵਾ ਕੌਣ ਹੈ ਤੂੰ ਫਕੀਰਾ ਕਿੱਥੋਂ ਚੱਲ ਕੇ ਇਹੋ ਝੂਠ ਬੋਲਣ ਕਰਾ ਮਾਤ ਕਰ ਵੱਡੀ ਦਿਖਾਈ ਕਹਿੰਦੇ ਬੜੀ ਤਕੜੀ ਤੂੰ ਸ਼ਕਤੀ ਜੀ ਕਰਕੇ ਦਿਖਾਈ ਲੱਖ ਪਤਾਲ ਨਾਬ ਖਬਰ ਸੁਣਾਈ ਲੱਖਾਂ ਪਤਾਲਾਂ ਲੱਖਾਂ ਆਕਾਸ਼ਾਂ ਦੀਆਂ ਇੱਥੇ ਤੂੰ ਖਬਰਾਂ ਸੁਣਾਉਣਾ ਕੁਨ ਸਰੋਦ ਮਨ ਚੰਚਲ ਕਰਈ ਜਿਹੜਾ ਇਹ ਰਾਗ ਹੈ ਮਨ ਨੂੰ ਬਹੁਤ ਕਹਿੰਦੇ ਚੰਚਲ ਕਰ ਦਿੰਦਾ ਸੋ ਗਾਵਨ ਤੇ ਕਿਉਂ ਅਨਸਰਈ ਰਾਗ ਵਿੱਚ ਗਾਉਣ ਦੇ ਤੂੰ ਕਿਵੇਂ ਅਨੁਸਾਰ ਹੋਏ ਹੈ ਕਿਵੇਂ ਰਾਗ ਵਿੱਚ ਗਾਉਣਾ ਹੈ ਬਈ ਬੇਮਿਰ ਜਾਦ ਦੋਊ ਤੈ ਕੀਨਾ ਲੱਖਾਂ ਪਤਾਲ ਲੱਖਾਂ ਆਕਾਸ਼ ਕਹਿ ਕੇ ਤੂੰ ਬੇਮਿਰ ਜਾਦਾ ਵਾਲੀ ਗੱਲ ਕੀਤੀ ਹੈ ਦੂਜਾ ਜਿਹੜਾ ਰਾਗ ਵਿੱਚ ਕੀਰਤਨ ਕੀਤਾ ਇਹ ਬੇਮਿਰ ਜਾਦਾ ਕੀਤੀ ਇਹ ਦੋਵੇਂ ਗੱਲਾਂ ਗਲਤ ਕੀਤੀਆਂ ਤੈਨੇ ਜਾਂ ਤੇ ਹਮ ਦਰਵੇਸ਼ ਨਾ ਚੀਨਾ ਇਸ ਕਰਕੇ ਵੀ ਤੈਨੂੰ ਅਸੀਂ ਖੁਦਾ ਦਾ ਦਰਵੇਸ਼ ਨਹੀਂ ਜਾਣਨਾ ਕੀਤਾ ਇਨਕੇ ਉੱਤਰ ਆਪ ਉਚਾਰ ਹੁਣ ਜਿਹੜੇ ਮੈਂ ਪੁੱਛ ਰਿਹਾ ਵੀ ਲੱਖਾਂ ਪਤਾਲ ਤੁਸੀਂ ਕਹਿੰਦੇ ਕਿਵੇਂ ਹੈ ਰਾਗ ਵਿੱਚ ਕਿਵੇਂ ਗਾਇਆ ਹੈ ਚੰਚਲ ਕਰਦਾ ਇਹਨਾਂ ਦੇ ਜਵਾਬ ਦਿਓ ਨਹੀਂ ਨਤਰ ਦੇਸ਼ ਤੇ ਵਹਿਰ ਸਿਧਾਵੋ ਇਹਨਾਂ ਦਾ ਉੱਤਰ ਨਹੀਂ ਦੇ ਸਕਦੇ ਮੇਰੇ ਬਗਦਾਦ ਇਲਾਕੇ ਤੋਂ ਬਾਹਰ ਕਿਤੇ ਦੂਰ ਚਲੇ ਜਾ ਕੰਜਨ ਗਰਭ ਗੁਰੂ ਗੁਣ ਖਾਨੀ ਗੁਣਾਂ ਦੇ ਖਾਨ ਸਤਿਗੁਰੂ ਹੈ ਉਹਨਾਂ ਨੇ ਦਸਤਗੀਰ ਦਾ ਹੰਕਾਰ ਜਾ ਨਾਸ ਕਰਨ ਵਾਸਤੇ ਦਸਤਗੀਰ ਸੰਗ ਭਾਖੀ ਬਾਨੀ ਦਸਤਗੀਰ ਪੀਰ ਦੇ ਸਾਥ ਬਚਨ ਕਹੇ ਹਨ ਜਿਸ ਰੋਧ ਕੀ ਨਿੰਦਾ ਉਚਾਰੀ ਵੀ ਜਿਸ ਰਾਗ ਦੀ ਤੂੰ ਇਹ ਨਿੰਦਿਆ ਕਰਦਾ ਵੀ ਇਹ ਮਨ ਨੂੰ ਚੰਚਲ ਕਰਦਾ ਮਾੜੇ ਪਾਸੇ ਲਾਉਣਾ ਤੇ ਕੀ ਰੀਤ ਸੁਣੋ ਸੁਖਕਾਰੀ ਉਹ ਰਾਗ ਦੀ ਜਿਹੜੀ ਰੀਤੀ ਮਰਜ਼ਾਦਾ ਸੁਖ ਦੇਣ ਵਾਲੀ ਹੈ ਦੂਜਾ ਪੱਖ ਵੀ ਸੁਣ ਲਾ ਵੀ ਮਨ ਨੂੰ ਜਿਵੇਂ ਰਾਗ ਸੁਖ ਦਿੰਦਾ ਹੈ ਸ੍ਰੀ ਕਰਤਾਰ ਸਿਫਤ ਮਹਿਗਾਵੈ ਜਿਹੜਾ ਵਾਹਿਗੁਰੂ ਦੀ ਸਿਫਤ ਸਲਾਘਾ ਕਹਿੰਦੇ ਰਾਗਾਂ ਵਿੱਚ ਪਾ ਕੇ ਗਾਉਂਦਾ ਹੈ ਬਸ ਜੈ ਹੈ ਮਨ ਬਹੁਰ ਕਮਾਵੈ ਜਿਹੜਾ ਮਨ ਦਾ ਵਿਸ਼ਾ ਰਾਗ ਹੈ ਮਨ ਦੇ ਵਿੱਚ ਝੱਟ ਪਰਮੇਸ਼ਰ ਦੀ ਸਿਫਤ ਵਸ ਜਾਂਦੀ ਹੈ ਇਸ ਤਰ੍ਹਾਂ ਮਨੁੱਖ ਸੁਖ ਪਾਉਂਦਾ ਹੈ ਸੁਨਹਿ ਰਾਗ ਰਸ ਲੇਵਨ ਕਾਰਨ ਇਸ ਕਰਕੇ ਜਿਹੜੇ ਕੋਈ ਰਸ ਨੂੰ ਲੈਣ ਵਾਸਤੇ ਰਾਗਾਂ ਨੂੰ ਸੁਣਦੇ ਹਨ ਹਰ ਨਾਮ ਉਚਾਰਨ ਰਾਗਾਂ ਵਿੱਚ ਵਾਹਿਗੁਰੂ ਦੇ ਨਾਮ ਦਾ ਉਚਾਰਨ ਹੁੰਦਾ ਉਹਦੀ ਸਿਫਤ ਸਲਾਹ ਹੁੰਦੀ ਉਹ ਰਾਗ ਰਾਹੀਂ ਉਹ ਰਸ ਲੈਂਦੇ ਹਿਰਦੇ ਹੁਲ ਸਾਵਹਿ ਜਗ ਆਸੀ ਜਿਹੜੇ ਮੁਕਤੀ ਦੀ ਇੱਛਾ ਵਾਲੇ ਲੋਕ ਉਹ ਰਾਗਾਂ ਵਿੱਚ ਵਾਹਿਗੁਰੂ ਦੀ ਸਿਰ ਸੁਣ ਕੇ ਹਿਰਦੇ ਵਿੱਚ ਖੁਸ਼ ਹੁੰਦੇ ਰਜ ਹੈ ਸੰਗ ਸ੍ਰੀ ਪ੍ਰਭ ਅਵਿਨਾਸੀ ਕਹਿੰਦੇ ਸਿਵਤ ਪਰਮੇਸ਼ਰ ਜੋ ਨਸਤ ਰਹਿਤ ਉਹਦੀ ਸਿਵਤ ਵਿੱਚ ਰਜ ਵਿੱਚ ਜਾਂਦੇ ਇੱਕ ਮਿੱਕ ਹੋ ਜਾਂਦੇ ਲੀਨ ਹੋ ਜਾਂਦੇ ਕਲ ਮਹਿ ਹੋਤ ਉਪਾਏ ਨ ਔਰੇ ਇਸ ਕਰਕੇ ਦਸਗੀਰ ਪੀਰ ਕਲਯੁਗ ਦੇ ਵਿੱਚ ਤਾਂ ਹੋਰ ਕੋਈ ਉਪਰਾਲਾ ਹੀਲਾ ਹੈ ਹੀ ਨਹੀਂ ਕੀਰਤ ਕਰਿਓ ਤਰ ਹੈ ਕਰੋੜੇ ਵੀ ਰਾਗ ਵਿੱਚ ਪਾ ਕੇ ਕੀਰਤਨ ਕਰੇ ਇਹਦੇ ਨਾਲ ਤਾਂ ਲੱਖਾਂ ਕਰੋੜਾਂ ਦਾ ਤਾਂ ਪਾਰ ਉਤਾਰਾ ਹੋਵੇਗਾ ਜਾਂ ਤੇ ਰਾਗ ਰੀਤ ਹਮ ਕੀਨੇ ਇਸ ਕਰਕੇ ਵੀ ਅੰਮ੍ਰਿਤ ਵੇਲੇ ਅਸੀਂ ਇਸ਼ਨਾਨ ਆਦਿਕ ਤੋਂ ਬਾਅਦ ਬਾਣੀ ਪੜ੍ਹ ਕੇ ਫਿਰ ਕੀਰਤਨ ਕਰਨ ਦੀ ਮਰਜ਼ਾਦਾ ਇਹ ਸ਼ੁਰੂ ਕੀਤੀ ਹੋਈ ਹੈ ਵੀ ਗੁਰਬਾਣੀ ਦਾ ਕੀਰਤਨ ਰੱਬ ਦੀ ਸੁਰ ਸਲਾਘਾ ਕੀਰਤਨ ਕਰਨੀ ਰਾਗ ਵਿੱਚ ਕਰਨੀ ਹੈ ਰਸ ਹਿਤ ਸਿਫਤ ਜਾਏ ਮਤ ਭੀਨੇ। ਰਸ ਲੈਣ ਵਾਸਤੇ ਵੀ ਖੁਦਾ ਦੇ ਵਿੱਚ ਜਿਹੜੀ ਬੁੱਧੀ ਹੈ ਭੇਜੇ ਲੀਨ ਹੋ ਜਾਵੇ। ਕਹਿਓ ਜੋ ਤੁਮ ਚੰਚਲ ਮਤ ਕਰਹੀ। ਵੇ ਦਸਗੀਰ ਜਿਹੜਾ ਤੂੰ ਕਹਿੰਦਾ ਇਹ ਰਾਗ ਮਨ ਨੂੰ ਬੜਾ ਚੰਚਲ ਕਰਦਾ ਹੈ। ਵਿਸ਼ੇ ਵਿਖੇ ਮਨ ਕੋ ਸੰਚਰਹੀ। ਇਹ ਜਿਹੜੇ ਮਨ ਦੇ ਜਿਹੜਾ ਮਨ ਇਹਨੂੰ ਵਿਸ਼ਿਆਂ ਦੇ ਵਿੱਚ ਲਗਾ ਦਿੰਦਾ ਹੈ ਰਾਗ। ਸੋ ਤੋ ਕਾਮ ਚੇਸ਼ਟਾ ਮਾਹੀ। ਉਹ ਤਾਂ ਜਿਹੜੇ ਲੋਕ ਹਨ ਕਾਮ ਨੂੰ ਉਤਪੰਨ ਕਰਨ ਵਾਸਤੇ ਇਹੋ ਜਿਹੇ ਢੰਗ ਨਾਲ ਗਾਉਂਦੇ ਨੇ। ਕਰ ਹੈ ਸਰੋਦ ਸੇ ਨਰਕ ਸਿਧਾ। ਜਿਹੜੇ ਕਾਮ ਵਾਸ਼ਨਾ ਨੂੰ ਉਤਪੰਨ ਕਰਨ ਵਾਸਤੇ ਕੋਈ ਲਫ਼ਜ਼ ਉਹਦੇ ਵਿੱਚ ਗਾਇਨ ਕਰਦੇ, ਪੁੱਠੇ ਸਿੱਧੇ ਦੀਆਂ ਬੋਲੀਆਂ ਜੀਆਂ ਪਾਉਂਦੇ, ਉਹ ਸਿੱਧੇ ਨਰਕਾਂ ਨੂੰ ਜ਼ਰੂਰ ਜਾਂਦੇ। ਅਬ ਦੂਸਰ ਉੱਤਰ ਸੁਣ ਕਾਨੇ। ਦੂਜਾ ਜਿਹੜਾ ਤੂੰ ਕਿਹਾ ਵੀ ਲੱਖਾਂ ਪਤਾਲ ਲੱਖਾਂ ਆਕਾਸ਼ ਕੀ, ਉਹਦਾ ਵੀ ਜਵਾਬ ਸੁਣ ਲੈ ਧਿਆਨ ਦੇ ਕੇ। 14 ਤਬਕ ਕੁਰਾਨ ਬਖਾਨੇ। ਕੁਰਾਨ ਮਜੀਦ ਵਿੱਚ ਸਿਰਫ 14 ਲੋਕ ਹੀ, 14 ਤਬਕੀ, 7 ਹੇਠਲੇ 7 ਉਪਰਲੇ ਲੋਕ ਕਹੇ ਹੈ। ਕਿਸ ਕੋ ਕਰਨ ਹਾਰ ਹੈ ਜੋ। ਕਹਿੰਦੇ ਉਹ ਜਿਹੜਾ ਕੁਰਾਨ ਮਜੀਦ ਨੂੰ ਬਣਾਉਣ ਵਾਲਾ ਲਿਖਾਉਣ ਵਾਲਾ ਹੈ। ਤਾਂ ਕੋ 14 ਕੀ ਸੁਧ ਹੋ। ਉਸ ਨੂੰ ਕਹਿੰਦੇ 14 ਤਬਕਾਂ ਦੀ ਖਬਰ ਹੋਣੀ, ਇੰਨੀ ਕੁ ਉਹਦੇ ਵਿੱਚ ਤਾਕਤ, ਇੰਨੀ ਕੁ ਸੋਝੀ ਉਹਨੇ 14 ਤਬਕ ਲਿਖ ਦਿੱਤੇ। ਲੱਖਨ ਕੀ ਸੁਧ ਜਿਨ ਕਾ ਹੋਈ। ਇਹਨਾਂ ਨੂੰ ਕਹਿੰਦੇ ਲੱਖਾਂ ਪਤਾਲਾਂ ਲੱਖਾਂ ਆਕਾਸ਼ਾਂ ਦੀ ਖਬਰ ਹੋ ਗਈ। 33 ਭਾਣੇ ਨਾ ਝੂਠ ਬਗੋਈ। ਕਹਿੰਦੇ ਉਸ ਤਰ੍ਹਾਂ ਉੱਨੀ ਕਥਨ ਕਰਦੇ ਹੋ ਕਿ ਝੂਠ ਨੀ ਬੋਲਦੇ, ਭਾਵ ਸਾਨੂੰ ਲੱਖਾਂ ਪਤਾਲਾਂ ਦੀ ਲੱਖਾਂ ਆਕਾਸ਼ਾਂ ਦੀ ਖਬਰ ਹੋਈ ਹੈ, ਇਸ ਕਰਕੇ ਅਸੀਂ ਲੱਖਾਂ ਪਤਾਲ ਲੱਖਾਂ ਆਕਾਸ਼ ਕਹਿ ਰਹੇ, ਕੋਈ ਝੂਠ ਨੀ ਬੋਲ ਰਹੇ। ਲੱਖਨ ਪਰ ਨਾ ਔਰਕ ਕੋਈ। ਅਸੀਂ ਲੱਖਾਂ ਪਤਾਲ ਲੱਖਾਂ ਆਕਾਸ਼ ਕਹਿ ਰਹੇ ਹੈ, ਕਹਿੰਦੇ ਲੱਖਾਂ ਪਤਾਲਾਂ ਲੱਖਾਂ ਆਕਾਸ਼ਾਂ ਤੋਂ ਅੱਗੇ ਕਹਿੰਦੇ ਕੋਈ ਅੰਤ ਨੀ, ਔੜਕ ਨਹੀਂ ਹੈ। ਫੇਰ ਵੀ ਬੇਸ਼ੁਮਾਰ ਸਾਹਿਬ ਹੈ ਸੋਈ। ਇਸ ਤਰ੍ਹਾਂ ਮਾਲਕ ਜਿਹਨੇ ਬੇਹਿਸਾਬਾ ਬੇਗਿਣਤ ਹੈ, ਇਸੇ ਤਰ੍ਹਾਂ ਉਹਦੀ ਪੈਦਾ ਕੀਤੀ ਜਿਹੜੀ ਹੈ ਸ੍ਰਿਸ਼ਟੀ, ਉਹ ਵੀ ਬੇਸ਼ੁਮਾਰ, ਉਹਦੇ ਉਤਪੰਨ ਕੀਤੇ ਜਿਹੜੇ ਆਕਾਸ਼ ਪਤਾਲ ਉਹ ਵੀ ਬੇਸ਼ਾਬੇ ਹੀ ਹਨ। ਦਸਤਗੀਰ ਸੁਣ ਸਾਚ ਨ ਮਾਨੀ। ਦਸਤਗੀਰ ਨੇ ਸੁਣ ਕੇ ਮਹਾਰਾਜ ਦੇ ਬਚਨਾਂ ਨੂੰ ਸੱਚ ਕਰਕੇ ਨਹੀਂ ਮੰਨਿਆ। ਹੇਤ ਬਿਲੋਕਨ ਬੋਲਿਓ ਬਾਨੀ। ਕਹਿੰਦੇ ਵੀ ਮੈਂ ਤਾਂ ਲੱਖਾਂ ਪਤਾਲ ਵੇਖਾਂਗਾ, ਇਸ ਲਈ ਬਚਨ ਬੋਲਿਆ ਹੈ। ਕਹੇ ਪ੍ਰਤੀਤ ਨ ਆਵਹਿ ਮੋਕਾ। ਲੱਗਿਆ ਹੈ ਗੁਰੂ ਨਾਨਕ ਦਰਵੇ ਤੁਹਾਡੇ ਨਿਰਾ ਕਹਿਣ ਲੱਗ, ਮੈਨੂੰ ਤਾਂ ਕੋਈ ਯਕੀਨ ਆਉਂਦਾ ਨਹੀਂ ਹੈ। ਦੇਹੋ ਦਿਖਾਏ ਜੇ ਹੈ ਸੁਧ ਤੋ ਕਹੋ। ਤੁਹਾਨੂੰ ਲੱਖਾਂ ਪਤਾਲਾਂ ਲੱਖਾਂ ਆਕਾਸ਼ਾਂ ਦੀ ਖਬਰ ਹੈ, ਮੈਨੂੰ ਦਿਖਾ ਦਿਓ ਫਿਰ। ਸੁਤ ਮੇਰੇ ਕੋ ਸੰਗ ਲਿਜਾਓ। ਮੈਂ ਤਾਂ ਮਾਰਾ ਬਜ਼ੁਰਗ ਆ, ਮੇਰਾ ਜਿਹੜਾ ਪੁੱਤਰ ਆ ਨਾ ਚੇਲਾ, ਇਹਨੂੰ ਨਾਲ ਲੈ ਕੇ ਚਲੇ ਜਾਓ। ਜਿੱਤੀ ਪਹੁੰਚ ਹੈ ਤੇ ਦਿਖਾਵੋ। ਇੱਕ ਲੱਖਾਂ ਪਤਾਲਾਂ ਤੱਕ ਪਹੁੰਚ ਹੈ ਤੁਹਾਡੀ, ਉਹਨੇ ਇੱਕ ਤੁਸੀਂ ਲੱਖ ਪਤਾਲਾਂ ਲੱਖ ਆਕਾਸ਼ ਵਗੈਰਾ ਦਿਖਾਈ ਦਿਓ। ਸੁਣ ਕੇ ਤੇ ਚਿਨ ਸ੍ਰੀ ਜਗਨਨਾਥਾ। ਦਸਗੀਰ ਪੀਰ ਤੋਂ ਉਸ ਵੇਲੇ ਸੁਣ ਕੇ ਸੰਸਾਰ ਦੇ ਮਾਲਕ ਸਤਿਗੁਰੂ ਨੇ ਤੇ ਕੋ ਗਹਿਓ ਹਾਥ ਮਹਿ ਹਾਥ। ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਉਹ ਦਸਤਗੀਰ ਪੀਰ ਦਾ ਸੇਵਕ ਜਿਹੜਾ ਸਪੁੱਤਰ ਹੈ, ਉਹਦੇ ਹੱਥ ਨੂੰ ਆਪਣੇ ਹੱਥ ਵਿੱਚ ਫੜ ਲਿਆ, ਪਕੜ ਲਿਆ। ਕਹਿਓ ਕਿ ਲੋਚਨ ਮੁੰਦਾ ਹਦੋਈ। ਉਸ ਦਸਤਗੀਰ ਦੇ ਪੁੱਤਰ ਨੂੰ ਕਿਹਾ ਲੈ ਵੀ ਦੋਵੇਂ ਨੇਤਰ ਤੂੰ ਬੰਦ ਕਰ ਲੈ। ਚਾਹੋ ਜ ਦੇਖ ਲਿਓ ਆਪ ਸੋਈ। ਜਿਹੜਾ ਤੂੰ ਲੱਖਾਂ ਪਤਾਲ ਲੱਖਾਂ ਆਕਾਸ਼ ਦੇਖਣਾ ਚਾਹੁੰਦਾ ਉਹ ਤੂੰ ਦੇਖ ਲੈ। ਮੁੰਦਰਤ ਨੈਣ ਕੀਏ ਤਿੰਨ ਜਬ ਹੀ। ਇਸ ਵੇਲੇ ਪੀਰ ਦੇ ਪੁੱਤਰ ਨੇ ਦੋਵੇਂ ਨੇਤਰ ਬੰਦ ਕੀਤੇ ਹਨ। ਅਪਰ ਆਕਾਸ਼ ਦਿਖਾਇਓ ਤਬ ਹੀ। ਇਸੇ ਵੇਲੇ ਸਤਿਗੁਰੂ ਨੇ ਕਲਾ ਬਤਾਈ, ਹੋਰ ਆਕਾਸ਼ ਦਿਖਾ ਦਿੱਤਾ ਇਸ ਨੂੰ। ਕਿਤਕ ਦਿਵਸ ਤੇਹ ਬੀਚ ਬਿਹਾਰੇ। ਕੁਝ ਕੁ ਦਿਨ ਉਸ ਆਕਾਸ਼ ਵਿੱਚ ਜਿਹੜੇ ਲੋਕ ਵਸ ਰਹੇ ਉਹਨਾਂ ਨੂੰ ਫਿਰ ਫੁਰ ਕੇ ਵੇਖਿਆ। ਬਹੁਰ ਔਰ ਨਭ ਮਾਹੇ ਪਧਾਰੇ। ਫਿਰ ਉਸ ਤੋਂ ਬਾਅਦ ਹੋਰ ਜਿਹੜਾ ਉੱਪਰ ਆਕਾਸ਼ ਉਹਦੇ ਵਿੱਚ ਚਲੇ ਗਏ ਆਪ ਜੀ। ਤੇਹ ਕੋ ਦੇਖ ਕਿਤਕ ਦਿਨ ਮਾਹੇ। ਉਸ ਆਕਾਸ਼ ਦੇ ਵਿੱਚ ਜਿਹੜੇ ਲੋਕ ਬਸ ਰਹੇ ਉਹਨਾਂ ਨੂੰ ਕੁਝ ਦਿਨਾਂ ਵਿੱਚ ਫਿਰ ਤੁਰ ਕੇ ਵੇਖਿਆ ਆਏ ਸੀ ਨੇ ਆਨ ਆਕਾਸ਼ ਪਿਖਾ ਪੁੰਨ ਜਾਹੀ। ਉਸ ਤੋਂ ਬਾਅਦ ਕਹਿੰਦੇ ਜਾ ਕੇ ਹੋਰ ਆਕਾਸ਼ ਵੇਖ ਲਿਆ ਕੋਈ, ਇਸ ਬਿਦ ਸੋ ਬਹੁ ਬਰਖ ਬਿਤਾਏ। ਇਸ ਤਰ੍ਹਾਂ ਕਹਿੰਦੇ ਬਹੁਤ ਹੀ ਕਹਿੰਦੇ ਜਿਹੜੇ ਸਾਲ ਬਤੀਤ ਕਰ ਦਿੱਤੇ, ਲੱਖ ਆਕਾਸ਼ ਤਾਹ ਦਿਖ ਰਾਏ, ਲੱਖਾਂ ਪਤਾੜ ਤੇ ਲੱਖਾਂ ਆਕਾਸ਼ ਉਸ ਨੂੰ ਦਿਖਾ ਦਿੱਤੇ। ਬਹਰੋ ਗਏ ਪਤਾਲਨ ਮਾਹੇ, ਲੱਖਾਂ ਆਕਾਸ਼ ਦਿਖਾ ਕੇ ਫਿਰ ਹੇਠਾਂ ਪਤਾਲਾਂ ਵੱਲ ਨੂੰ ਚੱਲ ਪਏ। ਪ੍ਰਿਥਮੇ ਏਕ ਦਿਖਾਵਾ ਤਾਹੀ, ਪਹਿਲਾਂ ਤਾਂ ਇੱਕ ਪਤਾਲ ਜਿਹਾ ਦਿਖਾਇਆ ਸਤਿਗੁਰਾਂ ਨੇ, ਕਿਤਕ ਦਿਨ ਨ ਲਾਓ ਫਿਰ ਕਰ ਸਾਰੇ। ਕੁਝ ਦਿਨਾਂ ਤੱਕ ਸਾਰੇ ਹੇਠਾਂ ਪਤਾਲਾਂ ਵਿੱਚ ਫਿਰ ਤੁਰ ਕੇ ਬਹਰੋ ਦੁਤੀਏ ਪਤਾਲ ਪਧਾਰੇ, ਜਿਹੜਾ ਦੂਜਾ ਪਤਾਲ ਸੀ ਉਹਦੇ ਵਿੱਚ ਚਲੇ ਗਏ। ਸੋ ਨੀਕੀ ਵਿਦ ਦੀਨ ਦਿਖਾਈ, ਉਹ ਚੰਗੇ ਢੰਗ ਤਰੀਕੇ ਨਾਲ ਉਹ ਪਤਾਲ ਵੀ ਦਿਖਾਤਾ ਸਤਿਗੁਰੂ ਨੇ ਚੇਲੇ ਨੂੰ। ਪੁਨ ਤੀਜੇ ਮਹਿਗੇ ਜਗ ਸਾਏ, ਜਗਤ ਦੇ ਮਾਲਕ ਤੀਸਰੇ ਪਤਾਲ ਵਿੱਚ ਲੈ ਕੇ ਇਹਨੂੰ ਚਲੇ ਗਏ। ਇਸ ਵਿਦ ਸੋਜੇ ਲੱਖ ਪਤਾਲਾ, ਇਸ ਤਰ੍ਹਾਂ ਦੇ ਜਿਹੜੇ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਸੀ, ਸਰਬ ਦਿਖਾਏ ਤਾਹ ਕਿਰਪਾਲਾ, ਜਾਲੂ ਕਿਰਪਾਲੂ ਸਤਿਗੁਰੂ ਨੇ ਸਾਰੇ ਦਿਖਾਏ ਇਸ ਨੂੰ। ਬਹੁਤ ਬਰਖ ਲਗ ਕਾਲ ਬਿਤਾਇਓ, ਬਹੁਤ ਸਮੇਂ ਤੱਕ ਇਹਨੇ ਸਾਲਾਂ ਦੇ ਸਾਲ ਬਤੀਤ ਕਰ ਦਿੱਤੇ। ਵਿਚਰਤ ਪੀਰ ਤਾਤ ਅਕੁਲਾਇਓ, ਫਿਰਦਾ ਫਰਾਂਦਾ ਜਿਹੜਾ ਦਸਗੀਰ ਦਾ ਪੁੱਤਰ ਹੈ ਕਹਿੰਦੇ ਵਿਆਕੁਲ ਹੋ ਗਿਆ, ਹੰਬ ਹਾਰ ਗਿਆ, ਥੱਕ ਗਿਆ। ਹੱਥ ਬੰਦ ਕੈ ਗੁਰੂ ਅਗਾਰੀ, ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਦੇ ਅੱਗੇ, ਹੋਏ ਅਧੀਨ ਬਹੁ ਬਿਨੈ ਉਚਾਰੀ, ਬਹੁਤ ਅਧੀਨ ਹੋ ਕੇ ਬੇਨਤੀ ਦੇ ਬਚਨ ਕਹੇ ਹਨ। ਅੰਤਨ ਆਵਤ ਗੈਨ ਪਾਤਾਲਾ, ਮਹਾਰਾਜ ਆਕਾਸ਼ ਤੇ ਪਤਾਲਾਂ ਦਾ ਕੋਈ ਹੱਦ ਬੰਨਾ ਆਉਂਦਾ ਹੀ ਨਹੀਂ। ਵਿਚਰਤ ਬੀਤ ਗਯੋ ਚਿਰ ਕਾਲਾ, ਜਿਹਦੇ ਨਾਲ ਲੱਖਾਂ ਪਤਾਲ ਲੱਖਾਂ ਆਕਾਸ਼ ਦੇਖਦਿਆਂ ਮਹਾਰਾਜ ਬਹੁਤ ਸਮਾਂ ਲੰਘ ਗਿਆ। ਚਲੋ ਆਪਣੇ ਅਬ ਅਸਥਾਨਾ, ਮਹਾਰਾਜ ਜਿਹੜਾ ਆਪਣਾ ਸਥਾਨ ਹੈ ਨਾ ਬਗਦਾਦ ਸ਼ਹਿਰ, ਉਹਦੇ ਵਿੱਚ ਚਲੀਏ ਜੀ। ਤੁਮ ਖੁਦਾਏ ਹੋ ਲਖ ਹੁਣ ਆਨਾ, ਮੈਂ ਤਾਂ ਜਾਣ ਲਿਆ ਵੀ ਤੁਸੀਂ ਤਾਂ ਖੁਦਾ ਹੋ, ਗੁਰੂ ਨਾਨਕ ਸਾਹਿਬ ਹੋਰ ਨਹੀਂ ਕੋਈ ਹੈ ਖੁਦਾ ਤੋਂ ਬਗੈਰ। ਸੁਣ ਕੇ ਸ੍ਰੀ ਗੁਰ ਗਿਰਾ ਉਚਾਰੀ, ਤਾਂ ਪੀਰ ਦੇ ਚੇਲੇ ਤਾਂ ਸੁਣ ਕੇ ਗੁਰੂ ਮਹਾਰਾਜ ਨੇ ਬਚਨ ਕਿਹਾ, ਜੇ ਕਿਛ ਚਾਹ ਹੋਇ ਹਿਰਦੈ ਮਝਾਰੀ। ਪੀਰ ਦੇ ਚੇਲੇ ਜੇ ਕੋਈ ਹੋਰ ਆਕਾਸ਼ਾਂ ਪਤਾਲਾਂ ਨੂੰ ਦੇਖਣ ਦੀ ਹਿਰਦੇ ਵਿੱਚ ਚਾਹ ਨਾ ਖਾਸ਼ ਹੈਗੀ ਹੈ, ਦੇਖੋ ਔਰ ਆਕਾਸ਼ ਪਤਾਲਾ, ਹੋਰ ਵੀ ਆਕਾਸ਼ ਪਤਾਲ ਨੂੰ ਦੇਖ ਲੈ। ਅੰਤ ਨਹੀਂ ਕਛ ਰਹੇ ਵਿਸਾਲਾ, ਤਾਂ ਕੋਈ ਹੱਦ ਬੰਨਾ ਹੈ ਨੀ, ਜਿੱਥੇ ਬਹੁਤੇ ਆਕਾਸ਼ ਪਤਾਲ ਲੱਖਾਂ ਹੋਰ ਰਹਿ ਗਏ ਹੈ। ਜੇਕਰ ਅਕਲਾਵਾ ਚਿੱਤ ਤੋਰਾ, ਦਸਗੀਰ ਦੇ ਪੁੱਤਰ ਜੇ ਤੇਰਾ ਚਿੱਤ ਹੁਣ ਘਬਰਾਹਟ ਵਿੱਚ ਆ ਗਿਆ, ਵਿਕਾਲਾ ਹੋ ਗਿਆ, ਕਾਲਾ ਜਿਹਾ ਪੈ ਗਿਆ, ਚੱਲਿਓ ਚਹਿਤ ਹੈ ਆਪਣੇ ਠੌਰਾ, ਆਪਣੇ ਜਿੱਥੇ ਪੀਰ ਦੀ ਜਗ੍ਹਾ ਉੱਥੇ ਤੂੰ ਹੁਣ ਚੱਲਿਆ ਚਾਹੁੰਦਾ ਵਾਪਸ। ਤਬ ਪਿਤ ਨਿਸ਼ਚਾ ਆਵੇ ਜੈਸੇ, ਤੇਰਾ ਜਿਹੜਾ ਪਿਓ ਦਸਗੀਰ ਜਿਵੇਂ ਉਹਦੇ ਮਨ ਦੇ ਵਿੱਚ ਭਰੋਸਾ ਆ ਜਾਏ। ਕਾਰਜ ਕਰ ਹੋ ਆਪ ਅਬ ਤੈਸੇ, ਇਸ ਤਰ੍ਹਾਂ ਦਾ ਵੀ ਤੂੰ ਕੋਈ ਕੰਮ ਕਾਰ ਕਰ ਕਰਾ ਲੈ। ਸੰਗਤ ਮਹਿ ਪੰਚਾਮ੍ਰਿਤ ਹੋਈ, ਤੂੰ ਕਹੇ ਵੀ ਉਹਨੂੰ ਕਿਵੇਂ ਨਿਚਾਏ। ਕਹਿੰਦੇ ਆ ਸਿੱਖ ਸੰਗਤਾਂ ਵਿੱਚ ਜਿਹੜਾ ਕੋਈ ਕੜਾ ਪ੍ਰਸ਼ਾਦ ਤਿਆਰ ਹੋ ਰਿਹਾ ਹੈ ਨਾ, ਤਹਿ ਤੇ ਲੈ ਕਰ ਚੱਲੀਏ ਸੋਈ, ਥੋੜਾ ਬਹੁਤਾ ਗਰਮ ਗਰਮ ਪ੍ਰਸ਼ਾਦ ਲੈ ਕੇ ਆਪਣੇ ਪਿਓ ਦਸਤਗੀਰ ਕੋਲ ਕੇ ਲੈ ਕੇ ਚੱਲ ਪਈਏ। ਅਸ ਕਹਿ ਗਏ ਜਹਾਂ ਸਤ ਸੰਗਤ, ਇਸ ਤਰ੍ਹਾਂ ਮਹਾਰਾਜ ਉਹਦੇ ਚੇਲੇ ਨੂੰ ਕਹਿ ਕੇ ਜਿੱਥੇ ਸਤਸੰਗਤ ਜੁੜੀ ਹੋਈ ਹੈ ਉੱਥੇ ਲੈ ਕੇ ਚਲੇ ਗਏ। ਬੈਠੀ ਸੰਤਨ ਕੀ ਸ਼ੁਭ ਪੰਗਤ, ਸਾਧੂਆਂ ਸੰਗਤਾਂ ਦੀ ਸਭਾ ਲੱਗੀ ਹੋਈ। ਸ੍ਰੀ ਗੁਰ ਕੋ ਅਵਲੋਕਾ ਜਬ ਹੀ, ਇਸ ਵੇਲੇ ਸਾਧੂਆਂ ਸੰਤਾਂ ਦੀ ਸੰਗਤ ਨੇ ਗੁਰੂ ਮਹਾਰਾਜ ਨੂੰ ਆਉਂਦਿਆਂ ਦੇਖਿਆ। ਉਰ ਭਰ ਹਰਖ ਉੱਠੇ ਸਭ ਤਬ ਹੀ ਜਿੰਨੇ ਸਾਧੂ ਸੰਤ ਹਿਰਦੇ ਵਿੱਚ ਖੁਸ਼ੀ ਨਾਲ ਭਰੇ ਹੱਥ ਜੋੜ ਕੇ ਖੜਿਆ ਹੋ ਗਏ ਪਦ ਪੰਕਜ ਪਰ ਬੰਧਨ ਧਾਰੀ ਸਾਰੇ ਉੱਠ ਉੱਠ ਕੇ ਮਹਾਰਾਜ ਦੇ ਚਰਨਾਂ ਕਮਲਾਂ ਤੇ ਮੱਥੇ ਟੇਕੀ ਜਾ ਰਹੇ ਬੈਠਾਰੇ ਪੁਨ ਸਭਾ ਮਝਾਰੀ ਸਾਰਿਆਂ ਨੇ ਗੁਰੂ ਮਹਾਰਾਜ ਨੂੰ ਸਤਿਕਾਰ ਨਾਲ ਆਪਣੇ ਵਿਚਕਾਰ ਬਿਠਾ ਲਿਆ ਸਤਿਕਾਰ ਨਾਲ ਦੀਪ ਬਾਰ ਆਰਤੀ ਉਤਾਰੀ ਸਾਧੂਆਂ ਸੰਤਾਂ ਨੇ ਮਿਲ ਕੇ ਘਿਓ ਦੇ ਦੀਵੇ ਜਗਾ ਕੇ ਮਹਾਰਾਜ ਦੀ ਆਰਤੀ ਕੀਤੀ ਪੂਜਨ ਕੀਨ ਪ੍ਰਸ਼ੰਸ਼ ਉਚਾਰੀ ਮਹਾਰਾਜ ਦੀ ਪੂਜਾ ਕੀਤੀ ਬੜੀ ਉਸਤੀ ਕੀਤੀ ਕਰ ਪੰਚਾਮ੍ਰਿਤ ਕੋ ਭਲ ਰੀਤੀ ਚੰਗੀ ਰੀਤੀ ਨਾਲ ਕਹਿੰਦੇ ਕੜਾਹ ਪ੍ਰਸ਼ਾਦ ਤਿਆਰ ਕਰ ਲਿਆ ਉਹਨਾਂ ਨੇ ਇਹ ਅਰਦਾਸ ਖਰੇ ਯੁੱਧ ਪ੍ਰੀਤੀ ਪ੍ਰੀਤੀ ਸਹਿਤ ਖੜਿਆ ਹੋ ਕੇ ਫਿਰ ਅਰਦਾਸ ਕੀਤੀ ਬਹਰੋ ਬਾਂਟ ਦੀਨ ਸਭ ਤਾਏ ਉਸ ਤੋਂ ਬਾਅਦ ਉਹ ਸਾਧੂਆਂ ਸੰਤਾਂ ਨੇ ਜਿੰਨੀ ਸੰਗਤ ਆਈ ਸਾਰਿਆਂ ਨੂੰ ਕੜਾਹ ਪ੍ਰਸ਼ਾਦ ਵਰਤਾ ਦਿੱਤਾ ਵੰਡ ਦਿੱਤਾ ਲੀਨ ਪੀਰ ਸੁੱਤ ਹਰਖ ਵਡਾਈ ਇਸ ਤਰ੍ਹਾਂ ਪੀਰ ਦੇ ਪੁੱਤਰ ਨੇ ਵੀ ਖੁਸ਼ੀ ਜੀ ਵਧਾ ਤੇ ਗਰਮ ਗਰਮ ਗੱਫਾ ਲੈ ਲਿਆ ਇਸ ਵਿਧ ਬਹੁ ਸੰਗਤ ਕੇ ਮਾਹੀ ਇਸ ਤਰ੍ਹਾਂ ਕਹਿੰਦੇ ਜਿੱਥੇ ਕਿੱਥੇ ਬਹੁਤੀਆਂ ਸੰਗਤਾਂ ਹੈਗੀਆਂ ਇਕੱਠੀਆਂ ਹੋਈਆਂ ਫਿਰੇ ਪ੍ਰਭੂ ਦਿਖ ਰਾਈ ਤਾਹੀ ਗੁਰੂ ਮਹਾਰਾਜ ਨੇ ਫਿਰੇ ਆ ਬੜੀਆਂ ਸਿੱਖ ਸੰਗਤਾਂ ਦਿਖਾਈਆਂ ਇਸ ਨੂੰ ਜਬ ਕੱਚ ਕੌਲ ਪੂਰ ਤੇ ਲੀਨਾ ਇਸ ਵੇਲੇ ਕਹਿੰਦੇ ਉਹ ਜਿਹੜਾ ਭਾਂਡਾ ਹੈ ਠੂਠਾ ਜਾ ਇਸਨੇ ਪ੍ਰਸ਼ਾਦ ਨਾਲ ਪੂਰਾ ਹੀ ਭਰ ਲਿਆ ਸ੍ਰੀ ਗੁਰ ਬਹਰ ਪਿਆਨੋ ਕੀਨਾ ਫਿਰ ਗੁਰੂ ਮਹਾਰਾਜ ਨੇ ਇਸ ਚੇਲੇ ਨੂੰ ਨਾਲ ਲੈ ਕੇ ਉੱਥੋਂ ਚੱਲਣਾ ਕੀਤਾ ਤਬ ਬਗਦਾਦ ਦੇਸ਼ ਮਹਿ ਆਏ ਜਿੱਥੇ ਬਗਦਾਦ ਸ਼ਹਿਰ ਉੱਥੇ ਆ ਪਹੁੰਚੇ ਉਤੋ ਪੀਰ ਬੈਠਿਓ ਜਿਹ ਥਾਏ ਇਸ ਸਥਾਨ ਤੇ ਦਸਤਕੀਰ ਬੈਠਾ ਹੋਇਆ ਸੀ ਪੂਜਨ ਕੀਨ ਪੀਰ ਸੁੱਤ ਤਾਈ ਉਸ ਵੇਲੇ ਪੀਰ ਨੇ ਆਪਣੇ ਪੁੱਤਰ ਦੇ ਤਾਈ ਪੁੱਛਣਾ ਕੀਤਾ ਲੱਖ ਪਤਾਲ ਨਭ ਦੇਖੇ ਜਾਏ ਪੁੱਤਰ ਗੁਰੂ ਨਾਨਕ ਸਾਹਿਬ ਨਾਲ ਜਾ ਕੇ ਤੂੰ ਲੱਖਾਂ ਪਤਾਲ ਲੱਖਾਂ ਅਕਾਸ਼ ਦੇਖੇ ਹਨ ਕੈ ਫਕੀਰ ਨੇ ਝੂਠ ਲਾਏ ਜਿਹੜਾ ਗੁਰੂ ਨਾਨਕ ਫਕੀਰ ਐਵੇਂ ਨੇ ਝੂਠ ਬੋਲਿਆ ਵੀ ਲੱਖਾਂ ਪਤਾਲ ਲੱਖਾਂ ਅਕਾਸ਼ ਆਖੇ ਹਟ ਕੇ ਤੂਰਨ ਤੁਮ ਚੱਲ ਆਏ ਵੀ ਪੁੱਤਰ ਤੂੰ ਜਿਹੜਾ ਮੁੜ ਕੇ ਬਹੁਤ ਛੇਤੀ ਵਾਪਸ ਆ ਗਿਆ ਬਿਸਮਿਓ ਦਸਤਗੀਰ ਸੁੱਤ ਸੁਣ ਕੇ ਦਸਤਗੀਰ ਦਾ ਜਿਹੜਾ ਪੁੱਤਰ ਹੈ ਸੁਣ ਕੇ ਬੜਾ ਚਰਜਾ ਹੋਵੇ ਪਿਓ ਕਹੀ ਜਾਂਦਾ ਛੇਤੀ ਮੁੜਿਆ ਮੈਂ ਤਾਂ ਸਾਲਾਂ ਦੇ ਸਾਲ ਲਗਾ ਕੇ ਆਇਆ ਅਤਿਸ਼ੈ ਅਚਰਜ ਕੋ ਮਨ ਗੁਣ ਕੈ ਦੇ ਵਿੱਚ ਬਹੁਤ ਹੀ ਜਰਜਤਾ ਜੀ ਹੈਰਾਨੀ ਜੀ ਵਿਚਾਰ ਕੇ ਕਹਿਣ ਲੱਗਿਓ ਹੇ ਪਿਤਾ ਸੁਨੀਜੈ ਕਹਿਣ ਲੱਗਿਆ ਹੇ ਪਿਤਾ ਦਸਤਗੀਰ ਸੁਣ ਲੋ ਇਹੋ ਦਰਵੇਸ਼ ਖੁਦਾਏ ਲਖੀਜੈ ਜਿਹੜਾ ਗੁਰੂ ਨਾਨਕ ਦਰਵੇਸ਼ ਹੈ ਹੋਰ ਨਹੀਂ ਇਹ ਤਾਂ ਖੁਦਾਈ ਜਾਣ ਲਓ ਤੁਮ ਤੋ ਕਹਿਓ ਕਿ ਤੂਰਨ ਆਏ ਇਹ ਤਾਂ ਮੈਨੂੰ ਕਹਿਤਾ ਪੁੱਤਰ ਬੜੀ ਛੇਤੀ ਆ ਗਏ ਕਿਤੇ ਸਹਿਸ ਹਮ ਵਰਖ ਬਿਤਾਏ ਇਹ ਤਾਂ ਲੱਖਾਂ ਪਤਾਲ ਲੱਖਾਂ ਆਕਾਸ਼ ਦੇਖਣ ਲੱਗਿਆ ਕਿੰਨੇ ਸਾਲਾਂ ਦੇ ਸਾਲ ਹੀ ਬਤੀਤ ਕੀਤੇ ਸੈਂਕੜੇ ਲੱਖ ਪਤਾਲ ਆਕਾਸ਼ ਦਿਖਾਏ ਇਹਨਾਂ ਨੇ ਪੀਰ ਜੀ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਮੈਨੂੰ ਦਿਖਾਏ ਬਹਰੋ ਔਰਕ ਹੱਥ ਨ ਆਏ ਵੀ ਉਹਨਾਂ ਪਤਾਲਾ ਆਕਾਸ਼ਾਂ ਦਾ ਸਾਡੇ ਹੱਥ ਵਿੱਚ ਅੰਤ ਹੱਦ ਬੰਨਾ ਨਹੀਂ ਆਇਆ ਗਯੋ ਹਾਰ ਅਬ ਲੋਕਿਓ ਜਬ ਹੀ ਜਦੋਂ ਮੈਂ ਵੇਖਦਾ ਵੇਖਦਾ ਹੰਬ ਹਾਰ ਗਿਆ ਸੀ ਹਟ ਕਰ ਮੈਂ ਕਹਿ ਕਰ ਮੈਂ ਹਟ ਆਵਾ ਤਬ ਹੀ ਮੈਂ ਇਹਨਾਂ ਨੂੰ ਕਹਿ ਕਰਕੇ ਮੁੜ ਕੇ ਵਾਪਸ ਆਇਆ ਮੋਲਿਆ ਆ ਜਹ ਕਹਿ ਸੰਗਤ ਇਨਕੀ ਦੇਖੀ ਪੀਰ ਕੀ ਦਿਸਾਂ ਜਿੱਥੇ ਗਏ ਇਹਨਾਂ ਦੀਆਂ ਬੜੀਆਂ ਸਿੱਖ ਸੰਗਤਾਂ ਹੋ ਰਹੀਆਂ ਪਦ ਪੂਜਾ ਹੈ ਕਰ ਪ੍ਰੀਤ ਵਿਸੇਖੀ ਇਸ ਤਰ੍ਹਾਂ ਬੜੀ ਪ੍ਰੀਤੀ ਕਰਕੇ ਇਹਨਾਂ ਦੇ ਚਰਨਾਂ ਨੂੰ ਪੂਜਦੀਆਂ ਸੀ ਸੰਗਤਾਂ ਦਸਤਗੀਰ ਸੁਣ ਅਦਭੁਤ ਬਾਣੀ ਇਸ ਤਰ੍ਹਾਂ ਆਪਣੇ ਚੇਲੇ ਤੋਂ ਪੁੱਤਰ ਤੋਂ ਦਸਤਗੀਰ ਨੇ ਚਰਿਤਰਾਂ ਦੀ ਗੱਲਬਾਤ ਸੁਣ ਕੇ ਕਿਸਮ ਰਹਿਓ ਕਛ ਜਾਤ ਨ ਜਾਣੇ ਬੜਾ ਚਰਜਾ ਹੋ ਰਿਹਾ ਕਹਿੰਦੇ ਉਹ ਸਮਝੀ ਨੀ ਜਾ ਰਹੀ ਹੈ ਕਹਿੰਦੇ ਸਾਲਾਂ ਦੇ ਸਾਲ ਮੈਂ ਲੰਘਾ ਕੇ ਇਧਰ ਇਹਨੂੰ ਸਮਾਂ ਨੀ ਲੱਗਿਆ ਹੁਣੇ ਗਿਆ ਸੀ ਜਾਣੀ ਇਹਾਂ ਘਟਕਾ ਬੀਤੀ ਦੋ ਇੱਥੇ ਦੋ ਘੜੀਆਂ 48 ਮਿੰਟ ਲੱਗੇ ਆ ਬੈਠੇ ਰਹੇ ਉੱਠੇ ਨਹਿ ਕੋ ਹਾਂ ਮਹਾਰਾਜ ਵੀ ਬੈਠੇ ਆ ਮੈਂ ਵੀ ਇੱਥੇ ਬੈਠਾ ਰਿਹਾ ਕੋਈ ਸਮਾਂ ਨਹੀਂ 40 ਮਿੰਟ ਵਿਡੇ 100 ਸਾਲ ਤੋਂ ਉੱਤੋਂ ਦਾ ਸਮਾਂ ਦੱਸੀ ਜਾਂਦਾ ਕਿਉਂਕਿ ਪੀਰ ਹੁਣ ਉਸ ਅਵਸਥਾ ਵਿੱਚ ਬੈਠਾ ਜਿੱਥੇ ਸਮੇਂ ਦੀ ਪ੍ਰਤੀਤੀ ਨਹੀਂ ਹੁੰਦੀ ਹੈ ਉਹ ਜਿਹੜਾ ਪੁੱਤਰ ਹੈ ਉਹ ਅਗਿਆਨੀ ਹੈ ਉਹਦੇ ਉਹ ਤ੍ਰੈਕਾਲ ਦਰਸੀ ਹੈ ਨਹੀਂ ਹੈ ਇਸ ਕਰਕੇ ਉਹਨੂੰ ਉਸ ਆਪਣੇ ਹਿਸਾਬ ਅਨੁਸਾਰ ਹੀ ਸਮਾਂ ਦਿਸ ਰਿਹਾ ਹੈ ਇਸ ਕਰਕੇ ਜਿਹੜਾ ਇਹ ਸਮੇਂ ਤੋਂ ਲਾਂਭ ਤੋਂ ਉੱਪਰ ਉੱਠ ਕਰਦਾ ਉਹਨੂੰ ਕੋਈ ਪਤਾ ਨਹੀਂ ਚੱਲਦਾ ਉਹ ਤਾਂ ਯੁੱਗ ਵੀ ਬੀਤ ਜਾਣ ਫਿਰ ਵੀ ਪਤਾ ਨਹੀਂ ਲੱਗਦਾ ਇਹ ਸਮਝਦਾ ਮਿੰਟ ਸਕਿੰਟ ਹੀ ਲੰਘਿਆ ਹੈ ਜਿੱਥੇ ਅਗਿਆਨ ਦਾ ਪੜਦਾ ਉੱਥੇ ਸਾਰਾ ਐਸੇ ਹੀ ਪ੍ਰਤੀਤ ਹੁੰਦਾ ਜਿਵੇਂ ਪੀਰ ਦਾ ਚੇਲਾ ਕਹਿ ਰਿਹਾ ਹੈ ਬਰਖ ਅਗਨ ਇਹ ਕਹਿਤ ਬਿਤਾਏ ਇਹ ਕਹੀ ਜਾਂਦਾ ਸੈਂਕੜੇ ਸਾਲ ਲੰਘਾ ਦਿੱਤੇ ਇੱਥੇ ਦੋ ਘੜੀਆਂ 48 ਮਿੰਟ ਬੈਠਿਆ ਹੋਏ ਲੱਖ ਪਤਾਲ ਆਕਾਸ਼ ਦਿਖਾਏ ਇਹਦੇ ਵਿੱਚ ਲੱਖਾਂ ਪਤਾਲ ਤੇ ਲੱਖਾਂ ਪ੍ਰਕਾਸ਼ ਇਹਨਾਂ ਨੇ ਦਿਖਾ ਦਿੱਤੇ ਹੈ ਲੱਖ ਪਤਾਲ ਆਕਾਸ਼ ਅੱਖ ਪਲਕ ਮੈਂ ਸਭ ਦਿਖਲਾਈ ਭਾਈ ਗੁਰਦਾਸ ਜੀ ਅੱਖ ਦੀ ਪਲਕ ਖੋਲਣ ਵਿੱਚਨ ਵਿੱਚ ਹੀ ਮਹਾਰਾਜ ਨੇ ਦਿਖਾ ਦਿੱਤੇ ਸੀ ਇਹ ਮਹਾਰਾਜ ਦੀ ਮੌਜ ਹੈ ਵੀ ਉਹਨੂੰ ਇਉਂ ਪ੍ਰਤੀਤ ਹੋਇਆ ਵੀ ਇੱਥੇ ਦੋ ਘੜੀਆਂ ਲੰਘੀਆਂ ਉੱਧਰ ਉਹਨੂੰ ਇਉਂ ਪ੍ਰਤੀਤ ਹੋਇਆ ਹੈ ਵੀ ਇੱਥੇ ਸੈਂਕੜੇ ਸਾਲ ਸਾਨੂੰ ਦੇਖਦਿਆਂ ਲੰਘ ਗਏ ਹਨ ਉਹ ਜਿੱਥੇ ਅਧਿਆਤਮਵਾਦੀ ਦੀ ਤਾਕਤ ਕੰਮ ਕਰਦੀ ਉਹ ਜਿਵੇਂ ਚਾਹੇ ਉਸ ਤਰ੍ਹਾਂ ਦੀ ਪ੍ਰਤੀਤੀ ਕਰਵਾ ਸਕਦਾ ਹੈ ਇਸ ਤਰ੍ਹਾਂ ਹੀ ਨਾਰਦ ਮੁਨੀ ਦਾ ਵੀ ਪ੍ਰਸੰਗ ਆਉਂਦਾ ਅਰਜਨ ਦਾ ਵੀ ਪ੍ਰਸੰਗ ਆਉਂਦਾ ਹੈ ਜੋ ਕ੍ਰਿਸ਼ਨ ਭਗਵਾਨ ਜੀ ਨੇ ਇੱਧਰੋਂ ਨਦੀ ਦੇ ਕਿਨਾਰੇ ਜੇ ਬੈਠੇ ਸਨ ਉੱਧਰ ਜਿਹੜਾ ਨਾਰਦ ਹੈ ਅਤੇ ਅਰਜਨ ਹੈ ਉਹਨੇ ਦੂਜੇ ਪਾਸੇ ਨਿਕਲ ਕੇ ਬਹੁਤ ਸਮਾਂ ਬੜੇ ਬੁੱਚੇ ਬੁੱਚੇ ਜੀ ਪੈਦਾ ਕਰ ਲਏ ਸੀ ਫਿਰ ਜਦੋਂ ਆਇਆ ਸੀ ਇੱਧਰ ਫਿਰ ਉਵੇਂ ਬੈਠੇ ਕਹਿੰਦੇ ਵੀ ਆ ਗਿਆ ਅਤੇ ਉਹ ਪਿਛਲਿਆਂ ਨੂੰ ਜਿਹੜਾ ਉੱਧਰ ਜਾ ਕੇ ਨਿਕਲ ਕੇ ਪੈਦਾ ਕੀਤੇ ਸੀ ਉਹ ਉਹਨਾਂ ਨੂੰ ਰੋਵੇ ਉਹਨਾਂ ਨਾਲ ਮੋਹ ਕਰੇ ਉਹ ਕਹਿੰਦੇ ਲੱਫੜ ਜਿਹਾ ਮਾਰਿਆ ਕਹਿੰਦੇ ਛੱਡ ਉਹਨਾਂ ਦਾ ਕਿਹੜਾ ਕਿਹੜੇ ਤੇਰੇ ਨੇ ਇਹ ਤਾਂ ਤੂੰ ਕਹਿੰਦਾ ਸੀ ਭਗਵਾਨ ਦੀ ਮਾਇਆ ਕਿਹੋ ਜੀ ਉਹ ਭਗਵਾਨ ਦੀ ਮਾਇਆ ਤੈਨੂੰ ਦਿਖਾਈ ਉਹਦੇ ਵਿੱਚ ਕੁਛ ਨਹੀਂ ਹੈ ਸਹੀ ਹੈ ਫਿਰ ਵੀ ਕਹਿੰਦਾ ਮਹਾਰਾਜ ਉਹ ਮੇਰੇ ਸੀ 60 ਪੁੱਤਰ ਉਹਨਾਂ ਦੇ ਵੀ ਕੁਝ ਪਦਵੀ ਕਿਹੋ ਚੰਗੇ ਕਹਿੰਦੇ ਆ 60 ਸੰਬਤ ਬਣਾ ਦਿੰਦੇ ਹੈ ਆਹ 3 ਬੀਸੀਆਂ ਬਣਾ ਦਿੰਦੇ ਹੈ 20 ਸਾਲ ਸ਼ਿਵਜੀ ਦੇ ਤੇਰੇ ਪੁੱਤ ਦੇ ਹੋਇਆ ਕਹਿੰਦੇ 20 ਸਾਲ ਬ੍ਰਹਮਾ ਦੇ ਵੀ ਭਗਵਾਨ ਮੇਰੇ ਹੋ ਜਾਣ ਵਿਸ਼ਨੂੰ ਦੇ ਤੇਰੇ ਸੱਠ ਸੰਬਰ ਸਭ ਤੀਰਥਾ ਤੇਰਾ ਸੱਚ ਨਾਮ ਪਰਮੇਸ਼ਰ ਆਇਆ ਮਾਇਆ ਕਵਿਚ ਪੜਦਾ ਪਾ ਕੇ ਸਾਰਾ ਦੁੱਖ ਗਾਇਆ ਸੀ ਇਸ ਤਰ੍ਹਾਂ ਦਾ ਇਹ ਗੁਰੂ ਨਾਨਕ ਸਾਹਿਬ ਜੀ ਨੇ ਵੀ ਉਹ ਕਲਾ ਵਰਤਾ ਕੇ ਜਿਹੜਾ ਉਹ ਸਮੇਂ ਵੀ ਹੈ ਇੱਧਰ ਇਹਨੂੰ ਜਣਾ ਦਿੱਤਾ ਵੀ ਇੰਨਾ ਬੀਤਿਆ ਸਾਲਾਂ ਦੇ ਸਾਲ ਉੱਧਰ ਉਹਨੂੰ ਇਉਂ ਯਕੀਨ ਹੋਇਆ ਵੀ ਦੋ ਘੜੀਆਂ 48 ਮਿੰਟ ਹੀ ਜੇ ਲੰਘੇ ਹੈ ਤੇ ਮਹਾਰਾਜ ਦੀ ਮੌਤ ਆ ਜਿਵੇਂ ਜਿਨ ਚਾਹੁਣ ਉਵੇਂ ਕਰਾ ਸਕਦੇ ਬਾਕੀ ਰਹਿੰਦਾ ਜਿਹੜਾ ਪ੍ਰਸੰਗ ਆਪਾਂ ਕੱਲ੍ਹ ਨੂੰ ਸਰਵਣ ਕਰ ਲਵਾਂਗੇ ਬਿਸਮ ਰਹਿਓ ਕਛ ਜਾਤ ਨ ਜਾਨੀ ਇਹਾਂ ਘਟਕਾ ਬੀਤੀ ਦੋ ਬੈਠੇ ਰਹੇ ਉੱਠੇ ਨਹਿ ਕੋ ਬਰਖ ਅਗਨ ਇਹ ਕਹਿਤ ਬਿਤਾਏ ਲੱਖ ਲੱਖ ਪਤਾਲ ਆਕਾਸ਼ ਦਿਖਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ਼ ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣ ਸਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਬਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋ ਬਨਹਾਰ ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ ठाकुर हां दासरो मैं निर्गुण गुण नहीं कोय नानक दी जय नाम दान रखो हिय परो आए प्रभ शरणांगति कृपा निध दयाल एक अखर हर मन वसत नानक होत निहाल ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇ ਬੰਦੇ ਗੁਰੂ ਪਾਰੇ ਉਤਾਰਨ ਹਾਰ ਜੋ ਸਰਦਾ ਕਰ ਸੇ ਬੰਦੇ ਗੁਰੂ ਪਾਰੇ ਉਤਾਰਨ ਹਾਰ ਤੂੰ ਠਾਕੁਰ ਤੂੰ ਅਰਦਾਸ ਪਿੰਡ ਸਭ ਸਮਾਤ ਪਿਤਾ ਹਮ ਬਾਰਕ ਤੇ